ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਆ ਤੇ ਦੋਹਰਾ ਤੀਨੋ ਕਾਲ ਸੋ ਅਚਲ ਰਹੈ ਅਲੰਬ ਸਕਲ ਜਗ ਜਾਲ ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਆ ਤੇ ਦੋਹਰਾ ਤੀਨੋ ਕਾਲ ਸੋ ਅਚਲ ਰਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਅੰਤ ਬੇਅੰਤ ਕਿਰਪਾ ਹੈ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰਦਿਆਂ ਹੋਇਆ ਡੰਬੀਆਂ ਦੇ ਜਿਹੜੇ ਡੰਪ ਖੰਡ ਸੀ ਉਹ ਨਾਸ ਕੀਤੇ, ਹੰਕਾਰੀਆਂ ਦਾ ਹੰਕਾਰ ਦੂਰ ਕੀਤਾ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨਾਲ ਗ੍ਰਸੇ ਪਏ ਸਨ, ਜ਼ਿਆਦਾ ਕਰਕੇ ਕੁਸ਼ਟੀ ਰੋਗੀ ਸਨ, ਉਹਨਾਂ ਦੀ ਵੀ ਗੁਰਬਾਣੀ ਦਾ ਕੀਰਤਨ ਸੁਣਾ ਕੇ ਅਕਾਲ ਪੁਰਖ ਦੀ ਮਹਿਮਾ ਕਰਕੇ ਹੀ ਇਹ ਕੁਸ਼ਟ ਦੇ ਰੋਗ ਦੂਰ ਕਰ ਦਿੱਤੇ। ਇਹ ਨਾਲ ਮਨ ਦੀ ਸ਼ੁੱਧੀ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵੀ ਬਖਸ਼ ਦਿੱਤੀ। ਸੱਜਣ ਠੱਗ ਵਰਗੇ ਜਿਹੜੇ ਬਹੁਤ ਵੱਡੇ ਕਾਤਲ ਸਨ ਅਤੇ ਬਾਹਰ ਦਿਖਾਵਾ ਕਰਦੇ ਸੀ ਵੀ ਅਸੀਂ ਪੂਰਨ ਹੀ ਹਾਂ, ਉਹਨਾਂ ਨੇ ਵੀ ਗੁਰਬਾਣੀ ਦੇ ਸ਼ਬਦ ਰਾਹੀਂ ਹੀ ਸਮਝਾਇਆ ਕਿ ਕਾਂਸ਼ੀ ਦਾ ਭਾਂਡਾ ਬੜਾ ਲਿਸ਼ਕਦਾ ਚਮਕਦਾ ਦਮਕਦਾ ਹੁੰਦਾ ਹੈ। ਜੀਵਨ ਨੂੰ ਰਗੜੀਏ ਮਾਂਜੀਏ ਅਤੇ ਫਿਰ ਵਿੱਚੋਂ ਨਿਰੀ ਕਾਲਖ ਨਿਸਦੀ ਹੈ। ਉਹਦੇ ਵੱਲੇ ਇਸ਼ਾਰਾ ਕਰੇ ਵੀ ਇਹ ਵੀ ਖਾਲਕਾ ਸੀਰੇ ਭਾਂਡੇ ਵਾਲਾ ਤੇਰਾ ਹੈ। ਬਾਹਰਲਾ ਲਿਬਾਸ ਦੇਖੀਏ ਇਹ ਕਾਸ਼ੀ ਲਿਸ਼ਕਰੀ ਚਮਕਰੀ ਆ, ਉੱਥੋਂ ਬੜਾ ਚਮਕਦਾ ਮੱਥੇ 'ਤੇ ਤਿਲਕ ਛਾਪੇ ਲਾਏ ਹੈ, ਗੋਲ ਚੋੜਾ ਗਿੱਟਿਆਂ 'ਤੇ ਘਸਿਟਿਆ ਹੋਇਆ ਹੈ। ਇਸ ਤਰ੍ਹਾਂ ਤੂੰ ਦਿਸ ਰਿਹਾ ਵੀ ਭੂਰਾ ਹੀ ਹੈ ਸੰਤ, ਨਾ ਵੀ ਬੜਾ ਸੋਹਣਾ ਸੱਜਣ ਰਖਾਇਆ ਹੋਇਆ ਵੀ ਅਸੀਂ ਲੋਕ ਪ੍ਰਦੋਖ ਦੇ ਸੱਜਣ ਸਾਥੀ ਹਾਂ। ਕਾਸ਼ੀ ਦੇ ਭਾਂਡੇ ਨੂੰ ਧੋਈ ਜਾਈਏ ਉਹਦੀ ਜੂਠ ਨਹੀਂ ਨਾ ਲੈਂਦੀ ਹੈ, ਇਹ ਹਾਲ ਤੇਰਾ ਹੈ। ਤੇਰੇ ਅੰਦਰ ਵੀ ਪਾਪਾਂ ਦੀ ਇੰਨੀ ਜੂਠ ਜੰਮੀ ਪਈ ਹੈ, ਇਹ ਧੋਈ ਜਾਈਏ, ਜਾਣੀ ਤੈਨੂੰ ਉਪਦੇਸ਼ ਸੁਣਾਈ ਜਾਈਏ, ਸਿੱਖਿਆ ਦੇਈ ਜਾਈਏ, ਪ੍ਰੇਮ ਦੇ ਬਚਨ ਸੁਣਾਈਏ, ਸ਼ੈਤ ਨਾ ਆਈ ਉਤਰੇ ਤੂੰ ਪਾਪਰੂ ਕਰਮਨ ਸ਼ੈਤ ਨਾ ਆਈ ਛੱਡੇ। ਇਹ ਸੈਂਕੜੇ ਵਾਲੀ ਵੀ ਉਹਨੂੰ ਸਾਧਨਾ ਰੂਪੀ ਚੱਲ ਨਾਲ ਧੋਈਏ ਧੋਈਏ। ਸੱਜਣ ਤਾਂ ਉਹ ਹੁੰਦੇ ਹੈ ਜਦੋਂ ਅੰਤ ਦਾ ਸਮਾਂ ਵੇ ਸਹਾਇਤਾ ਕਰਨ ਲਈ ਨਾਲ ਚੱਲਣ, ਜਿੱਥੇ ਧਰਮਰਾਜ ਦੀ ਕਚਹਿਰੀ ਵਿੱਚ ਦਰਗਾਹ ਵਿੱਚ ਹਿਸਾਬ ਕਿਤਾਬ ਮੰਨਿਆ ਜਾਂਦਾ ਹੈ, ਅਤੇ ਉੱਥੇ ਸਹਾਇਤਾ ਕਰਨ ਲਈ ਉਹ ਖੜ੍ਹੇ ਦਿਸਣ ਵੀ ਅਸੀਂ ਹੈਗੇ ਹਾਂ ਜੀ, ਇਹਦੇ ਮਾਲਕ ਅਸੀਂ, ਇਹਦੇ ਅਗਵਾ ਹਾਂ। ਤੂੰ ਆਪਣਾ ਨਾਂ ਇਹੋ ਜਿਹਾ ਰਖਾਇਆ ਹੋਇਆ ਹੈ ਅਤੇ ਕੰਮ ਤੇਰੇ ਕਿਹੋ ਜਿਹੇ ਹੈ। ਇੰਨੇ ਲਾਫਜ ਕੀਰਤਨ ਵਿੱਚ ਹੀ ਕਹਿਣ ਨਾਲ ਉਹ ਕੰਮ ਉੱਠਿਆ ਹੈ, ਉਹਦਾ ਸੁਧਾਰ ਕਰ ਦਿੱਤਾ। ਉਹ ਐਸਾ ਵਾਹਿਗੁਰੂ ਪਰਮੇਸ਼ਰ ਨੇ ਜੋ ਗੁਰੂ ਨਾਨਕ ਸਾਹਿਬ ਦੇ ਵਿੱਚ ਕਲਯੁਗ ਉਧਾਰਿਆ, ਗੁਰਦੇਵ ਮਲਮੂਤ ਮੂੜ ਜੀ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਉਹ ਇਤਿਹਾਸ ਆਪਾਂ ਕਈ ਰੋਜ਼ ਤੋਂ ਪੜ੍ਹ ਸੁਣ ਰਹੇ ਸੀ। ਇਸ ਇਤਿਹਾਸ ਨੂੰ ਸਭ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਆਗਿਆ ਨਾਲ ਭਾਈ ਬਾਲਾ ਜੀ ਨੇ ਸੁਣਾਇਆ ਸੀ ਅਤੇ ਪੈਰਾ ਮੁੱਖਾ ਖੱਤਰੀ ਨੇ ਇਸ ਨੂੰ ਲਿਖਿਆ ਸੀ, ਜਿਸ ਦਾ ਨਾਮ ਜਿਹੜਾ ਫਿਰ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਕਰਕੇ ਪ੍ਰਸਿੱਧ ਹੋਇਆ, ਪਰ ਇੱਕੀ ਵੀਰ ਪੰਥੀਆਂ ਦੇ ਵਿੱਚੋਂ ਹੋ ਗਿਆ ਇਹੋ ਜਿਹਾ ਭੜੂਆ, ਇੱਕ ਹੰਦਾਲੀਆਂ ਦੇ ਵਿੱਚੋਂ ਹੋ ਗਿਆ। ਉਹਨਾਂ ਨੇ ਰਣ ਮਿਲ ਕੇ ਜਿਹੜੀ ਅਸਲੀ ਜਨਮ ਸਾਖੀ ਸੀ ਉਹ ਤਾਂ ਇੱਧਰ ਉੱਧਰ ਕਰ ਦਿੱਤੀ, ਵਿਆਸਾ 'ਚ ਬਗਾ ਮਾਰੀ ਅਤੇ ਆਪਣੇ ਵੱਡ ਵਡੇਰਿਆਂ ਦੀ ਮਹਿਮਾ ਕਰਨ ਵਾਸਤੇ ਹੋਰ ਹੀ ਕੁਛ ਲਿਖ ਮਾਰਿਆ, ਸਾਰੀ ਭਾਈ ਬਾਲੇ ਵਾਲੀ ਜਨਮ ਦੀ ਵਿਸਾਖੀ ਵਿਗਾੜ ਦਿੱਤੀ। ਅਤੇ ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਇਹ ਨਾਨਕ ਪ੍ਰਕਾਸ਼ ਪੁਸਤਕ ਲਿਖਿਆ ਹੈ, ਇਹਨਾਂ ਨੂੰ ਇਹ ਪੜ੍ਹ ਕੇ ਬੜਾ ਦੁੱਖ ਹੋਇਆ, ਕਿਉਂਕਿ ਬੜੇ ਵਿਦਵਾਨ ਸਨ। ਇਹਨਾਂ ਦਾ ਜੀਵਨ ਡਾਕਟਰ ਵੀਰ ਸਿੰਘ ਜੀ ਨੇ ਪਹਿਲੇ ਹਿੱਸੇ ਵਿੱਚ ਲਿਖਿਆ ਹੈ, ਜਿਹੜਾ ਬੂਰੀਆ ਨਗਰ ਹੈ ਇੱਥੇ ਇਹਨਾਂ ਦਾ ਜਨਮ ਹੋਇਆ। ਅੰਮ੍ਰਿਤਸਰ ਦੇ ਨੇੜੇ ਨੂਰ ਦੀ ਸਰਾਂ ਹੈ, ਇਹਨੂੰ ਪਹਿਲੇ ਐਸੇ ਕਿਹਾ ਜਾਂਦਾ ਸੀ, ਹੁਣ ਉਹਨਾਂ ਦੀ ਜਗ੍ਹਾ ਵੀ ਉਹ ਜਨਮ ਵਾਲੀ ਬਣੀ ਹੋਈ ਹੈ ਨੂਰ ਦੀ ਸਰਾਂ। ਅਤੇ ਬੜੇ ਚੰਗੇ ਬੁੱਧੀਵਾਨ ਸਨ ਸੰਤੋਖ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ, ਜੋ ਬਹੁਤ ਹੀ ਉੱਚ ਅਵਸਥਾ ਦੇ ਮਾਲਕ ਸਨ, ਜਿਹੜੇ ਗਿਆਨੀ ਗਿਆਨੀ ਨਹੀਂ ਸਨ, ਆਲਮ ਅਤੇ ਆਮਲ ਸਨ। ਆਲਮ ਵੀ ਪੂਰੇ, ਵਿਦਵਾਨ ਵੀ ਪੂਰੇ, ਅਤੇ ਉਸ ਜੋ ਵਿਦਿਆ ਪੜ੍ਹੀ ਉੱਥੇ ਅਮਲ ਕਰਨ ਵਾਲੇ ਸੀ, ਯਾਨੀ ਗੁਰੂ ਗ੍ਰੰਥ ਸਾਹਿਬ 'ਤੇ ਅਥਾਹ ਨਿਸ਼ਚਾ ਰੱਖਣ ਵਾਲੇ ਸਨ, ਇਹ ਉੱਚੇ ਸੁੱਚੇ ਜੀਵਨ ਵਾਲੇ ਸਨ। ਉਹਨਾਂ ਦੇ ਪਾਸੋਂ ਇਹਨਾਂ ਨੇ ਸਾਰੀ ਇਹ ਬ੍ਰਹਮ ਵਿੱਦਿਆ ਹਾਸਲ ਕੀਤੀ ਸੀ, ਵਿਦਵਾਨ ਬਣ ਗਏ। ਜਿਸ ਵੇਲੇ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਉਹਨਾਂ ਨੇ ਆਪਣੀ ਨਿਗਾਹ ਹੇਠ ਕਿੱਡੀ ਜਾਣੀ ਪੜ੍ਹੀ ਤੇ ਮਨ ਨੂੰ ਬੜਾ ਦੁੱਖ ਹੋਇਆ ਵੀ ਗੁਰੂ ਨਾਨਕ ਸਾਹਿਬ ਤਾਂ ਆਪ ਨਾਰਾਇਣ ਕਲਾ ਤਲ ਜਗ ਮੈਂ ਪਰਵਰੇ, ਉਹਨਾਂ ਦੇ ਸਮਾਨ ਤਾਂ ਕੋਈ ਹੋਰ ਹੈ ਹੀ ਨਹੀਂ ਸੀ। ਇੱਥੇ ਕੀ ਆ ਮੂਰਖਤਾ ਬਾਬਾ ਚੱਕ ਮਾਰੀ ਪਈ ਹੈ ਵੀ ਕਬੀਰ ਸਾਹਿਬ ਜੀ ਇੱਕ ਗਏ ਦੂਜਾ ਹਿੰਦਾਲ ਗਿਆ ਸਿੱਖ, ਬਾਕੀ ਨਹੀਂ ਉੱਥੇ ਤੱਕ ਪਹੁੰਚ ਸਕਿਆ ਹੈ, ਸਭ ਬਾਕੀ ਸਭ ਉਰੇ ਉਰੇ ਰਹਿ ਗਏ। ਯਾਨੀ ਗੁਰੂ ਨਾਨਕ ਸਾਹਿਬ ਤੋਂ ਬਗੈਰ ਬਾਕੀ ਜਿਹੜੇ 10 ਜਾਮੇ ਹੋਏ ਹੈ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਵੀ ਉਹ ਵੀ ਨਹੀਂ ਉੱਥੇ ਗਏ ਵੀ ਸਾਡਾ ਪਗ ਵਡੇਰਾ ਗਿਆ, ਉਹ ਪਿੰਡ ਸਾਡਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਇਸ ਤਰ੍ਹਾਂ ਫਿਰ ਆਪ ਜੀ ਨੇ ਛੰਦਾਬੰਦੀ ਵਿੱਚ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਤੇ ਬਾਅਦ ਗੋੜਤਾ ਵਿੱਚ ਆ ਕੇ ਬੜੀ ਵਿਰਤਾ ਸਹਿਤ ਲਿਖਿਆ, ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਛੰਦ ਨੇ, ਜਿਵੇਂ ਸੂਰਜਦਾਸ ਦੇ ਤ੍ਰਿਭੰਗੀ ਛੰਦ ਪ੍ਰਸਿੱਧ ਹੈ, ਗਿਰਤਰਤਾ ਇਹਦੇ ਕੁੰਡਲੀਏ, ਤੁਸੀਂ ਰਮਾਇਣ ਦੇ ਵਿੱਚ ਚੌਕੀਆਂ ਮਸ਼ਹੂਰ ਹੈ। ਇਸ ਤਰ੍ਹਾਂ ਅੱਡੋ ਅੱਡੀ ਵਿਦਵਾਨਾਂ ਦੇ ਯਾਨੀ ਕੋਈ ਨਾ ਕੋਈ ਜਿਹੜਾ ਛੰਦ ਹੈ ਪ੍ਰਸਿੱਧ ਹੈ। ਗੁਲਾਬ ਸਿੰਘ ਪੰਡਿਤ ਜੀ ਦੇ ਸਵੱਈਏ ਪ੍ਰਸਿੱਧ ਹੈ, ਇਹਦਾ ਅਸੀਂ ਪੜ੍ਹਾਂਗੇ ਸਵੱਈਆਂ ਨੂੰ ਅਤੇ ਅਸੀਂ ਕਹਾਂਗੇ ਵੀ ਹੱਦ ਕਰਤੀ। ਜਿਹੜਾ ਕੋਈ ਸਵੱਈਏ ਵਿੱਚ ਉਹ ਪ੍ਰਕਰਨ ਸ਼ੁਰੂ ਕਰਦੇ ਅਤੇ ਉਹ ਪੂਰਾ ਨਿਭਾਉਂਦੇ ਹੈ, ਭਾਵਨ ਸਿਮਰਤੀ ਤੁਸੀਂ ਸਵੱਈਏ ਪੜ੍ਹ ਲਓ, ਸਿਰੇ ਗੱਲ ਆਈ ਪਈ ਹੈ ਗੁਲਾਬ ਸਿੰਘ ਦੇ ਸਵੱਈਆਂ ਵਿੱਚ। ਯਾਨੀ ਪੜ੍ਹਨ ਨੂੰ ਜੀ ਕਰੀ ਜਾਂਦਾ ਵੀ ਇਹ ਸਵੱਈਏ ਪੜ੍ਹੀ ਜਾਈਏ, ਕਿਉਂਕਿ ਐਸਾ ਹੀ ਗਿਆਨ ਹੈ, ਐਸਾ ਹੀ ਪ੍ਰਕਰਨ ਆ ਉਹਨਾਂ ਦਾ। ਭਾਵੇਂ ਅਗਾਧ ਗਤੀ ਜ਼ਿੰਦਗੀ ਸਭ ਹਾਰ ਪਰੇ ਗਤ ਕੋਏ ਨਾ ਪਾਏ, ਇਹ ਪੜ੍ਹ ਲਓ ਪਰਮੇਸ਼ਰ ਦੀ ਵੀ ਹਾਥ ਤੋਂ ਰਹਿਤੀ ਗਤੀ ਰੀਤੀ ਮਰ ਜਾਦਾ ਹੈ, ਸਾਰੇ ਹਾਲ ਹਮ ਪਿਓ ਦੀ ਕੋਈ ਗਤੀ ਰੀਤੀ ਨੂੰ ਜਾਣ ਨਹੀਂ ਸਕਿਆ ਹੈ ਵੀ ਉਹਨੇ ਕੀ ਕਰਨਾ ਕਰਾਉਣਾ ਅਤੇ ਕੀ ਕਰ ਕਰਾ ਦਿੰਦਾ ਹੈ। ਐਸਾ ਹੀ ਹੈ ਸਵੱਈਏ ਉਹਨਾਂ ਦੇ ਪ੍ਰਸਿੱਧ ਹੈ। ਇੱਧਰ ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਵਿਤਾ ਵਿੱਚ ਛੰਦਬੰਦ ਰੱਖੇ ਹਨ, ਇਹ ਤਾਂ ਸਾਰੇ ਹੀ ਅਮੋਲਕ ਹੈ, ਕਿਉਂਕਿ ਨੌ ਰਸਾਂ ਵਿੱਚ ਪੂਰਤ ਹੈ, ਅਲੰਕਾਰਾਂ ਨਾਲ ਭੂਸ਼ਿਤ ਹੈ ਸਾਰੇ ਛੰਦਬੰਦ। ਇਸ ਤਰ੍ਹਾਂ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਬਿਗੜੀ ਦੇਖ ਕੇ ਫਿਰ ਉਹਨਾਂ ਨੇ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਬੜੇ ਰੀਝ ਨਾਲ ਲਿਖਿਆ, ਕਿਉਂਕਿ ਆਪ ਜੀ 10 ਪਾਤਸ਼ਾਹੀਆਂ ਉੱਪਰ ਪੂਰਾ ਪੂਰਾ ਨਿੱਜਾ ਰੱਖਣ ਵਾਲੇ ਸੀ, ਮਾਰਨ ਹਾਜ਼ਰ ਜਾਜ਼ਰ ਜਾਣਨ ਵਾਲੇ ਸੀ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਜਾਂ ਸਤਿਗੁਰ ਪੇਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਕਈ ਵਾਰੀ ਅਸੀਂ ਕੀਰਤਨ ਤਾਂ ਕਰੀ ਜਾਂਦੇ ਹੁੰਦੇ ਹਾਂ, ਉਹ ਨਹੀਂ ਹੁੰਦਾ ਸਾਡਾ ਨੇਚਾ ਵੀ ਸਾਡੇ ਨਾਲ ਹੀ ਹੈ ਸਤਿਗੁਰੂ, ਉਹ ਕਹਿ ਲੈਣਾ ਮਾਤਰ ਤਮਾਤਰ ਨੇ ਕੀਰਤਨ ਕਰਨਾ ਕੋਈ ਵੱਖਰੀ ਗੱਲ ਹੈ। ਪਰ ਜਦੋਂ ਕੋਈ ਬਿਪਤਾ ਮੁਸੀਬਤ ਹੋ ਜਾਏ ਉਦੋਂ ਵੀ ਮੇਰੇ ਨਾਲ ਸਤਿਗੁਰੂ, ਮੈਨੂੰ ਕਾਹਦਾ ਡਰ ਹੈ, ਉਹ ਕੋਈ ਬਿਰਲਾ ਬਿਰਲਾ ਉਹਦੇ 'ਤੇ ਪਹਿਰਾ ਦਊਗਾ, ਉਹਨੂੰ ਭਜੂ ਇੱਧਰ ਉੱਧਰ, ਫਿਰ ਨਹੀਂ ਸਤਿਗੁਰੂ ਨੂੰ ਨਾਲ ਸਮਝਦਾ ਹੈ। ਇਸ ਤਰ੍ਹਾਂ ਇਹ ਹਾਜ਼ਰ ਰਾਜਰ ਜਾਣਦੇ ਸਨ। ਜਦੋਂ ਇੱਥੇ ਜਦੋਂ ਗੁਰਪ੍ਰਤਾਪ ਸੂਰਜ ਲਿਖ ਰਹੇ ਸੀ ਉਦੋਂ ਦਾ ਪ੍ਰਸੰਗ ਹੈ ਵੀ 1900 ਦੇ ਨੇੜੇ ਤੇੜੇ ਵਿਕਰਮੀ ਸੰਵਤ ਦੇ ਜਦੋਂ ਗ੍ਰੰਥ ਇਹਨਾਂ ਦਾ ਸੰਪੂਰਨ ਹੋ ਰਿਹਾ ਸੀ, 6 ਦਾ ਮਹੀਨਾ ਸੀ, ਅਤੇ ਉਸ ਵੇਲੇ ਬੜੀ ਇੱਥੇ ਭਾਰਤ ਵਿੱਚ ਹਲਚਲ ਹੋ ਗਈ, ਲੁੱਟ ਖਸੁੱਟ ਹੋ ਗਈ, ਮਾਰ ਮਰਾਈ ਸ਼ੁਰੂ ਹੋ ਗਈ ਸੀ। ਅਤੇ ਇਹ ਹੁਣ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਸਨ। ਕੈਂਥਲ ਦੇ ਰਾਜੇ ਉਦੇ ਸਿੰਘ ਨੇ ਇਹਨਾਂ ਨੂੰ ਬੜੀ ਚੰਗੀ ਵਧੀਆ ਹਵੇਲੀ ਦਿੱਤੀ ਹੋਈ, ਬਹੁਤ ਕੋਠੀ ਵਧੀਆ ਦਿੱਤੀ ਹੋਈ ਸੀ। ਬਾਕੀ ਇੱਧਰ ਉੱਧਰ ਡਰਦੇ ਮਾਰੇ ਭੱਜ ਭੁੱਜ ਗਏ। ਭਾਈ ਸਾਹਿਬ ਬਾਬਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਧਰੇ ਨਹੀਂ ਗਏ ਸੀ। ਬਾਬਾ ਨੇ ਕਲਾਈ ਵਰਤਾਈ, ਹੋਰ ਕੈਂਥਲ ਵਿੱਚ ਬੜੀ ਭਾਰੀ ਲੁੱਟ ਪੁੱਟ ਹੋ ਗਈ। ਭਾਈ ਸੰਤੋਖ ਸਿੰਘ ਜੀ ਦਾ ਬਾਲ ਵੀ ਨਹੀਂ ਵਿੰਗਿਆ, ਉੱਥੇ ਕੋਈ ਗਿਆ ਹੀ ਨਹੀਂ, ਉੱਧਰ ਕਿੱਧਰ ਮੂੰਹ ਹੀ ਨਹੀਂ ਕਿਸੇ ਦਾ ਹੋਇਆ, ਕਿਉਂਕਿ ਸਤਿਗੁਰੂ ਉੱਪਰ ਪੂਰਾ ਪੂਰਾ ਨਿਸ਼ਚਾ ਸੀ, ਯਕੀਨ ਸੀ। ਇਸ ਤਰ੍ਹਾਂ ਚੇਰ ਦੇ ਮਹੀਨੇ ਲੁੱਟ ਪਈ, ਉੱਥੇ ਮੌਜ ਨਾਲ ਬੈਠੇ ਰਹੇ। ਇਸ ਤੋਂ ਬਾਅਦ ਜਦੋਂ ਸਾਉਣ ਦਾ ਮਹੀਨਾ ਆਇਆ, ਫਿਰ ਇਹਨਾਂ ਨੇ ਸਾਰਾ ਗ੍ਰੰਥ ਪੂਰਾ ਕੀਤਾ 1900 ਬਿਕਰਮੀ ਸੰਮਤ ਵਿੱਚ। ਬਸ ਸਾਰਾ ਫਿਰ ਇਹ ਪੁਸਤਕਾਂ ਲੈ ਕੇ ਸਿੱਧੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਅਕਾਲ ਤਖ਼ਤ ਤੇ ਸਮੁੱਚੇ ਖਾਲਸੇ ਪੰਥ ਨੂੰ ਇਹ ਜਿਹੜਾ ਗੁਰਪ੍ਰਤਾਪ ਸੂਰਜ ਪੁਸਤਕ ਹੈ ਭੇਟਾ ਕਰ ਦਿੱਤਾ। ਸਰੀਰ ਇਹਨਾਂ ਦਾ ਮਿਹਨਤ ਕਰਕੇ ਬਹੁਤ ਕ੍ਰਿਸ਼ ਕਮਜ਼ੋਰ ਹੋ ਗਿਆ ਸੀ। ਬਸ ਭੇਟਾ ਕਰਦਿਆਂ ਸਾਰ ਹੀ ਬਸ ਫਿਰ ਸਰੀਰ 'ਤੇ ਆ ਗਏ। ਇਸ ਤਰ੍ਹਾਂ ਪਹਿਲਾਂ ਨਾਨਕ ਪ੍ਰਕਾਸ਼, ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਇਹਨਾਂ ਨੇ ਲਿਖਿਆ। ਉਹ ਕਾਰਨ ਬਣ ਗਿਆ ਵੀ ਇਹ ਤਾਂ ਵਧੀਆ, ਹੁਣ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ। ਮਨ ਵਿੱਚ ਖਿਆਲ ਆਇਆ ਵੀ ਗੁਰੂ ਬਾਕੀ ਸਤਿਗੁਰਾਂ ਦਾ ਇਤਿਹਾਸ ਵੀ ਮੈਂ ਲਿਖਾਂ, ਜੇ ਸਤਿਗੁਰੂ ਨੂੰ ਭਾ ਜਾਏ ਇਹ ਸੰਪੂਰਨ ਹੋ ਜਾਏ। ਫਿਰ ਮਨ ਵਿੱਚ ਖਿਆਲ ਆਉਂਦਾ ਵੀ ਐਡਾ ਵੱਡਾ ਇਤਿਹਾਸ ਮੈਂ ਇਕੱਲਾ ਤਾਂ ਉਹ ਸਾਰਾ ਕਿਤੋਂ ਲਿਖ ਨਹੀਂ ਸਕਦਾ, ਮੈਨੂੰ ਨਹੀਂ ਇਹ ਯਾਦ ਹੈ। ਫਿਰ ਇਹਨਾਂ ਨੇ ਉਹ ਸੁਣਿਆ ਹੀ ਹੋਇਆ ਸੀ ਵੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾ ਗਏ, ਸੱਚਖੰਡ ਗਮਨ ਕਰ ਗਏ ਸਨ, 13 ਸਿੰਘ ਉੱਥੋਂ ਇੱਧਰ ਪੰਜਾਬ ਵਿੱਚ ਆਏ ਸੀ, ਉਹਨਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ ਸਤਿਗੁਰਾਂ ਦਾ ਜੀਵਨ ਸੁਣਾਓ। ਪਹਿਲਾਂ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰਾ ਜੀਵਨ ਸੁਣਾਇਆ ਸੀ, ਫਿਰ ਸਿੰਘਾਂ ਨੇ ਬੇਨਤੀ ਕਰ ਦਿੱਤੀ ਕਿ ਹੁਣ ਮੁੜ ਤੋਂ ਲੈ ਕੇ ਤੁਸੀਂ ਸਾਰਾ ਇਤਿਹਾਸ ਸੁਣਾਓ। ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਇਤਿਹਾਸ ਸੁਣਾਇਆ ਸੀ, ਜਿਸ ਨੂੰ ਭਾਈ ਸਾਹਿਬ ਸਿੰਘ ਜੀ ਨੇ ਲਿਖਿਆ ਸੀ। ਖਿਆਲ ਕਰਦੇ ਆ ਵੀ ਜੇ ਉਹ ਭਾਈ ਸਾਹਿਬ ਦਾ ਲਿਖਿਆ ਹੋਇਆ ਇਤਿਹਾਸ ਵਾਲਾ ਪੁਸਤਕ ਸਾਨੂੰ ਮਿਲ ਜਾਏ ਤੇ ਫਿਰ ਇਹਨੂੰ ਦੇਖ ਕੇ ਅਸੀਂ ਇਹ ਇਤਿਹਾਸ ਛੰਦਾਬੰਦੀ ਵਿੱਚ ਲਿਖ ਦਈਏ। ਪਰ ਉਹ ਜਿਹੜਾ ਇਤਿਹਾਸ ਹੈ ਉਹ ਬੜਾ ਦੁਰਲੱਭ ਸੀ, ਐਵੇਂ ਨਹੀਂ ਮਿਲ ਸਕਦਾ ਸੀ, ਕਿਉਂਕਿ ਰਾਜਿਆਂ ਮਹਾਰਾਜਿਆਂ ਦੇ ਕੋਲ ਚਲਿਆ ਗਿਆ ਸੀ। ਅਤੇ ਇਹ ਪਹਿਲਾਂ ਤਾਂ ਭਾਈ ਸਾਹਿਬ ਪਟਿਆਲੇ ਆਲਾ ਸਿੰਘ ਰਾਜਾ ਕੋਲ ਰਹਿੰਦੇ ਸਨ ਅਤੇ ਇੱਥੇ ਬੜੇ ਬੜੇ ਪੰਡਿਤਾਂ ਨੇ ਆ ਕੇ ਇਹਨਾਂ ਨਾਲ ਚਰਚਾ ਕੀਤੀ, ਸਾਰਿਆਂ ਨੂੰ ਨੀਵੇਂ ਮੁੱਖ ਕਰਨਾ ਪਿਆ, ਸਾਰਿਆਂ 'ਤੇ ਇਹਨਾਂ ਨੇ ਵਿਜੇ ਹਾਸਲ ਕੀਤੀ। ਉਹ ਨਾਨਕ ਪ੍ਰਕਾਸ਼ ਲਿਖਣ ਤੋਂ ਬਾਅਦ ਫਿਰ ਇਹ ਸਾਨੂੰ ਸਾਰਾ ਪੁਸਤਕਾਂ ਦਾ ਮਿਲ ਜਾਏ, ਇਹ ਖੋਜ ਵਿੱਚ ਲੱਗੇ ਰਹੇ। ਜਿੰਨਾ ਚਿਰ ਪ੍ਰਾਪਤ ਨਹੀਂ ਹੋਇਆ ਉਨ੍ਹਾਂ ਚਿਰ ਤੱਕ ਇਹਨਾਂ ਨੇ ਇੱਕ ਸੰਸਕ੍ਰਿਤ ਵਿੱਚ ਅਮਰ ਕੋਸ਼ ਹੈ ਉਹਨੂੰ ਭਾਸ਼ਾ ਵਿੱਚ ਲੱਥਾ ਕਰ ਦਿੱਤਾ, ਇੱਕ ਆਤਮ ਪੁਰਾਣ ਹੈ ਉਹ ਲਿਖਿਆ, 108 ਉਪਨਿਸ਼ਦਾਂ ਹਨ, ਉਹਨਾਂ ਵਿੱਚੋਂ 10 ਉਪਨਿਸ਼ਦਾਂ ਦਾ ਇਹਨਾਂ ਨੇ ਭਾਸ਼ਾ ਵਿੱਚ ਟੀਕਾ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਉਹਨਾਂ ਦੀ ਜਿਹੜੀ ਬਾਣੀ ਹੈ ਮੇਜਾ ਟੱਕੀ ਹੈ ਜਪ ਜੀ ਸਾਹਿਬ ਤੇ ਕਿੰਤੂ ਪਰੰਤੂ ਕਿਸੇ ਨੇ ਕਰ ਦਿੱਤਾ ਵੀ ਕੋਈ ਅਲੰਕਾਰ ਨਹੀਂ ਹੈ ਕੋਈ ਰਸ ਨਹੀਂ ਇਹਦੇ ਵਿੱਚ ਐਵੇਂ ਸਿੱਧੇ ਸਾਦੇ ਲਹਾਜ਼ ਹੈ। ਫਿਰ ਉਹ ਗਰਮਗੰਜਨੀ ਟੀਕਾ ਆਪ ਜੀ ਨੇ ਲਿਖਿਆ ਜਿਹੜਾ ਪੜ੍ਹ ਕੇ ਅਸੀਂ ਚਰਜ ਹੋ ਜਾਵਾਂਗੇ ਕਿਉਂਕਿ ਤਰ੍ਹਾਂ ਤਰ੍ਹਾਂ ਅਲੰਕਾਰਾਂ ਨਾਲ ਪੂਸ਼ਿਤ ਹੈ ਤੇ ਪੜ੍ਹ ਕੇ ਹਰ ਇੱਕ ਦਾ ਮਾਣ ਟੁੱਟ ਜਾਂਦਾ ਹੰਕਾਰ ਦੂਰ ਹੋ ਜਾਂਦਾ ਵੀ ਇੰਨਾ ਵਿਦਵਾਨ ਕਵੀ ਸੰਤੋਖ ਸਿੰਘ ਇਹ ਗੁਰੂ ਨਾਨਕ ਸਾਹਿਬ ਜੀ ਐਸੇ ਮਹਾਨ ਉਹਨਾਂ ਦੀ ਬਾਣੀ ਐਸੀ ਮਹਾਨ ਜੋ ਸਾਰੇ ਹੰਕਾਰਾਂ ਨਾਲ ਪੂਸ਼ਿਤ ਹੈ। ਇਸ ਤਰ੍ਹਾਂ ਫਿਰ ਇਹਨਾਂ ਨੂੰ ਪਤਾ ਚੱਲਿਆ ਜਿਹੜੀ ਹਾਲਾ ਸਿੰਘ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਹੈ ਉਹ ਜਿਹੜਾ ਵਿਵਾਹ ਹੈ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਅੱਗੇ ਜਿਹੜੇ ਪੋਤਰੇ ਉਹਦੇ ਨਾਲ ਹੋਇਆ ਹੋਇਆ ਹੈ ਤੇ ਜੇ ਪੁਸਤਕ ਸਾਨੂੰ ਮਿਲ ਸਕਦੀ ਹੈ ਤੇ ਉਹ ਬੀਬੀ ਰਾਹੀਂ ਹਾਸਲ ਹੋ ਸਕਦੀ ਹੈ। ਇੱਧਰ ਪਟਿਆਲੇ ਵਾਲੇ ਰਾਜੇ ਦੇ ਕੋਲੋਂ ਕੈਂਥਲ ਦਾ ਰਾਜਾ ਉਦੇ ਸਿੰਘ ਇਹ ਮੰਗ ਕੇ ਕਵੀ ਜੀ ਨੂੰ ਲੈ ਗਏ ਸਨ ਉੱਥੇ ਸਤਿਕਾਰ ਨਾਲ ਰੱਖਿਆ ਹੈ। ਉਹਨਾਂ ਕੋਲ ਇਹਨਾਂ ਨੇ ਗੱਲ ਕੀਤੀ ਵੀ ਰਾਜਿਆਂ ਦੀ ਰਾਜੇ ਗੱਲ ਮੰਨ ਲੈਂਦੇ ਹੈ, ਮੈਂ ਤਾਂ ਬੇਚਾਰਾ ਗਰੀਬ ਸਿੱਖ ਹਾਂ ਮੇਰੀ ਕਿਹੜੇ ਸੁਣਨੀ ਹੈ। ਇਹ ਕੈਂਥਲ ਦੇ ਰਾਜੇ ਜੇ ਤੁਸੀਂ ਥੋੜ੍ਹੀ ਜਿਹੀ ਨਜ਼ਰਸਾਨੀ ਕਰੋ ਭੱਜ ਨੱਠ ਕਰੋ ਗੁਰੂ ਕਾ ਇਤਿਹਾਸ ਸੋਹਣਾ ਲਿਖਿਆ ਜਾਏ। ਇਹ ਵੀ ਗੁਰੂ ਤੇ ਅਥਾਹ ਸ਼ਰਧਾ ਰੱਖਣ ਵਾਲੇ ਸਨ। ਫਿਰ ਇਸਨੇ ਅੱਲਾ ਸਿੰਘ ਰਾਜੇ ਨਾਲ ਗੱਲ ਕੀਤੀ ਵੀ ਜੋ ਗੁਰੂ ਕਾ ਇਤਿਹਾਸ ਹੈ ਉਹ ਮੈਂ ਸੁਣਿਆ ਵੀ ਸਾਡੇ ਘਰ ਤੁਹਾਡੇ ਘਰ ਵਿੱਚ ਹੈ, ਜੇ ਤੁਸੀਂ ਕਹੋ ਵੀ ਕਿਵੇਂ ਹੈ ਵੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀ ਅੱਗੇ ਅੰਸ ਵੰਸ ਵਿੱਚੋਂ ਜਿਹੜੀ ਕੋਈ ਲੜਕੀ ਬੀਬੀ ਪ੍ਰਧਾਨ ਕੌਰ ਹੈ ਉਹ ਤੁਹਾਡੇ ਪੋਤੇ ਮੋਹਰ ਸਿੰਘ ਨਾਲ ਵਿਆਹੀ ਹੋਈ ਹੈ ਤੇ ਸਾਨੂੰ ਅੱਗੇ ਤੋਂ ਅੱਗੇ ਪਤਾ ਲੱਗਿਆ ਵੀ ਉਹ ਬੀਬੀ ਕੋਲ ਸਾਰਾ ਇਤਿਹਾਸ ਹੈਗਾ ਹੈ। ਜੇ ਰਾਜਾ ਆਲਾ ਸਿੰਘ ਜੀ ਤੁਸੀਂ ਆਪਣੀ ਬੀਬੀ ਨੂੰ ਕਹਿੰਦੇ ਹੋ ਤੇ ਬੀਬੀ ਉਹਨਾਂ ਦੇ ਵਿਆਹੀ ਹੈ ਉਹਨਾਂ ਨੂੰ ਕਹਿ ਦਿਓ ਵੀ ਇਹ ਗੁਰੂ ਕਾ ਇਤਿਹਾਸ ਮਿਲ ਜਾਏਗਾ ਤੇ ਤੁਹਾਡਾ ਜਿਹੜਾ ਵਿਦਵਾਨ ਕਵੀ ਹੈ ਜਿਸ ਨੂੰ ਮੈਂ ਸਤਿਕਾਰ ਨਾਲ ਆਪਣੇ ਕੋਲ ਲੈ ਗਿਆ ਉਹਦੀ ਅੰਦਰਲੀ ਇੱਥੇ ਫਿਰ ਇੱਛਾ ਵੀ ਮਹਾਰਾਜ ਦਾ ਇਤਿਹਾਸ ਛੰਦਾਬੰਦੀ ਵੀ ਸੋਹਣਾ ਲਿਖਿਆ ਜਾਏ। ਇਸ ਕਰਕੇ ਫਿਰ ਅੱਲਾ ਸਿੰਘ ਰਾਜੇ ਨੇ ਜਿੱਥੇ ਬਰਨਾਲੇ ਉਹ ਬੀਬੀ ਵਿਆਹੀ ਸੀ ਪ੍ਰਧਾਨ ਕੌਰ ਇੱਥੇ ਕਿਲ੍ਹਾ ਵੀ ਬਣਿਆ ਹੋਇਆ ਹੈ। ਇਹ ਪ੍ਰਧਾਨ ਕੌਰ ਵੀ ਬੜੀ ਤਕੜੀ ਵਿਦਵਾਨ ਸੀ ਕਿਉਂਕਿ ਜਦੋਂ ਇਹ ਵਿਧਵਾ ਜੀ ਹੋ ਗਈ ਸੀ ਮਨ ਵਿੱਚ ਵੈਰਾਗ ਆ ਗਿਆ ਸੀ ਫਿਰ ਇਸੇ ਪਾਸੇ ਲੱਗ ਗਈ ਸੀ। ਗੰਗਾ ਸਿੰਘ ਦਾ ਡੇਰਾ ਬਰਨਾਲੇ ਵਿੱਚ ਪ੍ਰਸਿੱਧ ਹੈ ਜਿੱਥੇ ਗਿਆਨੀ ਗਿਆਨ ਸਿੰਘ ਜੀ ਵਿਦਵਾਨ ਬਣੇ ਸੀ। ਇੱਥੇ ਫਿਰ ਉਹ ਮਹਾਤਮਾ ਕੋਲੇ ਪੜ੍ਹ ਲਿਖਣ ਲੱਗ ਪਈ। ਫਿਰ ਅਖੀਰੀ ਆਪਣਾ ਜਿਹੜਾ ਕੋਈ ਰਾਜਭਾਗ ਵਿੱਚੋਂ ਹਿੱਸਾ ਆਉਂਦਾ ਸੀ ਜ਼ਮੀਨ ਜਾਇਦਾਦ ਆਉਂਦੀ ਸੀ ਸਾਰੀ ਦੀ ਸੈਰੀ ਇਹਨੇ ਡੇਰੇ ਨਾਲੇ ਲਗਾ ਦਿੱਤੀ ਸੀ। ਇਸ ਕਰਕੇ ਉਹਦੇ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਗੁਰੂ ਕਾ ਇਤਿਹਾਸ ਚਾਹੀਦਾ। ਕਹਿਣ ਲੱਗੇ ਵੀ ਠੀਕ ਹੈ ਜੇ ਭਾਰਤ ਗੁਰੂ ਵਿੱਚ ਹੈ ਜੇ ਕੋਈ ਕਾਵਿ ਰਚਨਾ ਵੀ ਸੋਹਣਾ ਲਿਖਦੇ ਇੰਨੀ ਹੋਰ ਚੰਗੀ ਕੀ ਗੱਲ ਹੈ। ਇਸ ਤਰ੍ਹਾਂ ਫਿਰ ਬੀਬੀ ਪ੍ਰਧਾਨ ਕੌਰ ਨੇ ਸਾਰਾ ਜਿਹੜਾ ਪੁਸਤਕ ਸੀ ਬਣਿਆ ਬਣਾਇਆ ਕੈਂਥਲ ਰਾਜੇ ਨੂੰ ਦੇ ਦਿੱਤਾ। ਕੈਂਥਲ ਦੇ ਰਾਜੇ ਉਦੇ ਸਿੰਘ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਸਪੁਰਦ ਕਰ ਦਿੱਤਾ। ਫਿਰ ਤਾਂ ਭਾਈ ਸੰਤੋਖ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ, ਵੀ ਇਹ ਤਾਂ ਸਤਿਗੁਰੂ ਨੇ ਆਪ ਹੀ ਕਿਰਪਾ ਕਰਤੀ ਬਹਾਨਾ ਬਣਾ ਦਿੱਤਾ ਹੈ। ਔਰ ਉੱਥੋਂ ਸਾਰਾ ਕੁਛ ਦੇਖ ਦੇਖ ਕੇ ਇਹਨਾਂ ਨੇ ਬਾਕੀ ਜਿਹੜਾ ਕੋਈ ਨਹੀਂ ਲਿਖਿਆ ਸੀ, ਹੋਰ ਸਥਾਨ ਪ੍ਰਸਿੱਧ ਹੋਏ ਹੋਏ ਸੀ, ਉੱਥੋਂ ਦੀਆਂ ਸਾਖੀਆਂ ਕੁਝ ਵੱਖਰੀਆਂ ਸਨ, ਉੱਥੇ ਜਾ ਕੇ ਫਿਰ ਉਹ ਸੁਣ ਸੁਣ ਕੇ ਲਿਖਿਆ। ਜਿਵੇਂ ਗੁਰੂ ਘਰ ਸ਼੍ਰੀ ਦਮਦਮਾ ਸਾਹਿਬ ਜਿਸ ਵੇਲੇ ਗਏ ਸਨ, ਇੱਥੇ ਉਸ ਵੇਲੇ ਪੁਜਾਰੀਆਂ ਦਾ ਪਹਿਰਾ ਸੀ, ਅਤੇ ਜਦੋਂ ਆਪ ਜੀ ਇੱਥੋਂ ਦਾ ਇਤਿਹਾਸ ਸਾਰਾ ਪੁੱਛ ਪੜਤਾਲ ਕਰਨ ਗਏ, ਉਹ ਪੁਜਾਰੀਆਂ ਨੇ ਕੋਈ ਖਾਸ ਗੱਲ ਹੀ ਨਾ ਕੀਤੀ ਇਹਨਾਂ ਨਾਲ, ਇੱਧਰੋਂ ਉੱਧਰੋਂ ਜਿੰਨਾ ਕੁ ਸੁਣਿਆ ਸੁਣਾਇਆ ਫਿਰ ਉਹਨਾਂ ਕਿੰਨਾ ਨੇ ਉਹ ਲਿਖ ਦਿੱਤਾ। ਬਾਕੀ ਜਿੰਨਾ ਗੁਰੂ ਕਾਸ਼ੀ ਦਾ ਇਤਿਹਾਸ ਹੈ ਉਹ ਪੂਰਾ ਨਹੀਂ ਲਿਖਿਆ ਗਿਆ, ਕਿਉਂਕਿ ਗੁਰੂ ਕਲਗੀਧਰ ਜੀ ਕਾਫੀ ਸਮਾਂ ਇੱਥੇ ਰਹੇ, ਇੱਧਰ ਉੱਧਰ ਬੜੇ ਥਾਵਾਂ 'ਤੇ ਵਿਚਲੇ ਬਹੁਤ ਕੌਤਕ ਕੀਤੇ, ਬੜੇ ਵਰ ਦਿੱਤੇ ਇੱਥੇ ਬੈਠ ਕੇ, ਅਤੇ ਜਦੋਂ ਅਸੀਂ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਗੁਰੂ ਪ੍ਰਤਾਪ ਸੂਰੀ ਗ੍ਰੰਥ ਪੜ੍ਹਦੇ, ਉਹਦੇ ਵਿੱਚ ਐਵੇਂ ਥੋੜ੍ਹਾ ਬਹੁਤਾ ਹੀ ਉੱਥੋਂ ਦਾ ਪ੍ਰਸੰਗ ਲਿਖਿਆ ਹੋਇਆ, ਅੱਧਾ ਵੀ ਜ਼ਿਆਦਾ ਉਹ ਰਹਿ ਗਿਆ ਹੈ। ਕਈ ਥਾਵਾਂ 'ਤੇ ਆਪ ਜੀ ਗਏ, ਪੁੱਛ ਪੜਤਾਲ ਵੀ ਕੀਤੀ, ਜਿੱਥੇ ਤਾਂ ਪੂਰਾ ਕਿਸੇ ਨੇ ਦੱਸਤਾ ਤਾਂ ਪੂਰਾ ਹੀ ਇਤਿਹਾਸ ਹੈ ਪ੍ਰਸੰਗ, ਜਿੱਥੇ ਕਿਸੇ ਨੇ ਨਹੀਂ ਰਾਹ ਦਿੱਤਾ ਉੱਥੇ ਫਿਰ ਉਹ ਰਹਿ ਗਿਆ ਅਧੂਰਾ। ਯਾਨੀ ਇਸ ਤਰ੍ਹਾਂ ਇਹ ਗੁਰੂ ਪ੍ਰਤਾਪ ਸੂਰੀ ਗ੍ਰੰਥ ਲਿਖਣ ਦਾ ਜਿਹੜਾ ਸਬਬ ਬਣਿਆ, ਕਾਰਨ ਬਣਿਆ, ਵੀ ਜਦੋਂ ਉਹ ਭਾਈ ਸਾਹਿਬ ਦਾ ਲਿਖਿਆ ਹੋਇਆ ਪੁਸਤਕਾਲਾ ਇਹਨਾਂ ਦੇ ਹੱਥ ਆ ਗਿਆ ਵੀ ਪੀਰਾਂ ਹੀ, ਫਿਰ ਉਹਦਾ ਇਹਨਾਂ ਨੇ ਸ਼ੰਦਾਬੰਦੀ ਵਿੱਚ ਅਲੱਥਾ ਕਰ ਦਿੱਤਾ, ਅਤੇ ਪੁਸਤਕ ਦਾ ਨਾਮ ਸ਼੍ਰੀ ਗੁਰੂ ਪ੍ਰਤਾਪ ਸੂਰਜ ਰੱਖਿਆ, ਕਿਉਂਕਿ ਜਿਵੇਂ ਸੂਰਜ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਇਸ ਕਰਕੇ ਵੀ ਇਹ ਜਿਹੜੇ ਦਸ ਸਤਿਗੁਰੂ ਹੈ ਉਹ ਵੀ ਉਹਨਾਂ ਦਾ ਜੀ ਜੇ ਪ੍ਰਤਾਪ ਹੈ ਗੁਰੂ ਦਾ, ਉਹ ਵੀ ਸ੍ਰੀ ਕੀ ਇਹ ਸਰੋਮਣੀ ਹੈ। ਇਸ ਕਰਕੇ ਫਿਰ ਆਪ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਇਹ ਨਾਮ ਰੱਖਿਆ ਪੁਸਤਕ ਦਾ, ਵੀ ਸਰੋਮਣੀ ਜੋ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਰਗਾ ਹੈ, ਜਿਸ ਪੁਸਤਕ ਵਿੱਚ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਰਗਾ ਲਿਖਿਆ ਗਿਆ ਹੋਵੇ ਉਸਦਾ ਨਾਮ ਇਹਨੇ ਗ੍ਰੰਥ ਗੁਰ ਪ੍ਰਤਾਪ ਸੂਰਜ ਰੱਖ ਦਿੱਤਾ। ਇਸ ਤਰ੍ਹਾਂ ਜਾਣੀ ਜਿਹੜਾ ਅੱਜ ਅਸੀਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪ੍ਰਾਰੰਭ ਕਰ ਰਹੇ ਹਾਂ, ਇਹ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਹੈ। ਸਭ ਤੋਂ ਪਹਿਲੇ ਆਪ ਜੀ ਨੇ ਆਪਣੇ ਇਸ਼ਟ ਜੀ ਦੇ ਮੰਗਲ ਲਿਖਿਆ ਹੈ, ਜਿਵੇਂ ਪਹਿਲਾਂ ਵੀ ਆਪਣਾ ਜਿਹੜੇ ਕੋਈ ਮੰਗਲ ਹੈ ਜੋ ਸਾਡੇ ਸਤਿਗੁਰਾਂ ਨੇ ਮੰਗਲ ਕੀਤੇ ਆਪਣੇ ਇਸ਼ਟ ਨਹੀਂ ਕੀਤੇ, ਉਹਨਾਂ ਨੂੰ ਮੁਖਤਾ ਦਿੱਤੀ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਸੋਈ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਗਲ ਜ਼ਿਆਦਾ ਕੀਤਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਜ਼ਿਆਦਾ ਕੀਤਾ ਹੈ। ਠੀਕ ਹੈ, ਭਾਵੇਂ ਦਸਵੇਂ ਪਾਤਸ਼ਾਹ ਨੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ, ਪਰ ਜ਼ਿਆਦਾ ਉਹਨਾਂ ਨੇ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀਤਾ ਹੈ। ਇਸ ਕਰਕੇ ਉਹ ਪਹਿਲਾਂ ਜੋ ਇਸ਼ਟ ਨੇ ਮੰਗਲ ਕੀਤਾ ਉਹੀ ਲਿਖਿਆ ਆਪ ਜੀ ਨੇ ਪੁਸਤਕ ਦੇ ਮੁੱਢ ਵਿੱਚ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਭ ਦਾ ਪ੍ਰਕਾਸ਼ ਕਿਤੇ ਰੱਖ ਹੈ, ਉਹ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਵਸਤੂ ਨਿਰਦੇਸ਼ ਮੰਗਲ ਆਪ ਜੀ ਨੇ ਆਪਣੇ ਇਸ਼ਟ ਨੇ ਕੀਤਾ, ਉਹੀ ਇੱਥੇ ਉਹਨੂੰ ਪਹਿਲਾਂ ਲਿਖਿਆ ਹੈ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਮੰਗਲ ਕਲਪੇ ਨੇ, ਇੱਕ ਹੁੰਦਾ ਵਸਤੂ ਨਿਰਦੇਸ਼ ਮੰਗਲ ਇੱਕ ਨਮਸਕਾਰ ਆਤਮਿਕ ਮੰਗਲ, ਤੀਸਰਾ ਹੁੰਦਾ ਆਸ਼ੀਰਵਾਦ ਆਤਮਿਕ ਮੰਗਲ। ਇਹ ਆਪਣੇ ਇਸ਼ਟ ਦਾ ਨਿਰਣੇ ਪੂਰਵਕ ਜਸ ਕਰਨਾ ਉਹਨੂੰ ਵਸਤੂ ਨਿਰਦੇਸ਼ ਕਹਿੰਦੇ ਨੇ। ਵਸਤੂ ਕੌਣ ਹੈ? ਬ੍ਰਹਮ ਹੈ, ਪਰਮੇਸ਼ਰ, ਵਾਹਿਗੁਰੂ, ਅਕਾਲ ਪੁਰਖ ਹੈ। ਨਿਰਦੇਸ਼ ਨਿਰਣੇ ਪੂਰਵਕ ਦੇ ਜਸ, ਜਿਹਦੇ ਵਿੱਚ ਨਿਰਣੇ ਪੂਰਵਕ ਆਪਣੇ ਇਸ਼ ਦਾ ਜਸ ਹੋਵੇ, ਉਸਨੂੰ ਕਹਿੰਦੇ ਵਸਤੂ ਨਿਰਦੇਸ਼ ਮੰਗਲ। ਸਤਿਗੁਰਾਂ ਨੇ ਵਸਤੂ ਨਿਰਦੇਸ਼ ਮੰਗਲ ਉਹ ਮੂਲ ਮੰਤਰ ਵਿੱਚ ਕੀਤਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰ ਗੁਰ ਪ੍ਰਸਾਦ। ਨਿਰਣੇ ਪੂਰਵਕ ਜਸ ਹੈ ਅਕਾਲ ਪੁਰਖ ਦਾ। ਵਾਹਿਗੁਰੂ ਇੱਕ ਹੈ, ਉਹ ਵਾਹਿਗੁਰੂ ਸਭ ਦਾ ਪ੍ਰਕਾਸ਼ਕ ਹੈ, ਉਹ ਸਦਾ ਰਹਿਣ ਵਾਲਾ ਹੈ, ਸਾਰੇ ਪ੍ਰਸਿੱਧ ਹੈ, ਸ੍ਰਿਸ਼ਟੀ ਦਾ ਕਰਤਾ ਹੈ। ਫਿਰ ਉਹ ਨਿਰਭਉ ਹੈ, ਨਿਰਵੈਰ ਹੈ, ਅਕਾਲ ਸਰੂਪ ਹੈ, ਅਜਨਮਾ ਹੈ। ਉਹਦੇ ਵਿੱਚ ਵੀ ਬਾਰਾਂ ਨੇ ਮੰਗਲ ਕੀਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਹੁਤ ਹੀ ਵਾਰੀ ਆਉਂਦਾ, ਜਿਸ ਕਰਕੇ ਇੱਥੇ ਕਵੀ ਜੀ ਨੇ ਉਹਨੂੰ ਮੁਖਤਾ ਦੇ ਦਿੱਤੀ ਹੈ ਵੀ ਉਹ ਵਾਹਿਗੁਰੂ ਇੱਕ ਹੈ, ਸਭ ਦਾ ਪ੍ਰਕਾਸ਼ ਕਿਤੇ ਰੱਖੇਗਾ, ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਤੇ ਇਸੇ ਤਰ੍ਹਾਂ ਇੱਕ ਹੁੰਦਾ ਨਮਸਕਾਰ ਆਤਮਿਕ ਮੰਗਲ, ਜਿਹਦੇ ਵਿੱਚ ਵਾਹਿਗੁਰੂ ਨੂੰ ਆਪਣੇ ਇਸ਼ਟ ਨੂੰ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ ਗਿਆ ਹੈ, ਜਿਵੇਂ ਡੰਡਾਤ ਵੰਦਨਾ ਅਨੇਕ ਵਾਰ ਸਰਵ ਕਲਾ ਸਮਰੱਥ ਹੈ। ਗੁਰੂ ਘਰ ਕੀਰਤਨ ਜੀ ਦੀ ਬਾਣੀ ਜਾਪ ਸਾਹਿਬ, ਇਹਦੇ ਵਿੱਚ ਨਮਸਕਾਰ ਆਤਮਿਕ ਮੰਗਲ ਜ਼ਿਆਦਾ ਹੈ। ਜਦੋਂ ਛਪੇ ਛੰਦ ਤੋਂ ਬਾਅਦ ਬਾਣੀ ਪ੍ਰਾਰੰਭ ਹੁੰਦੀ ਹੈ, ਫਿਰ ਨਮਸਕਾਰ ਆਤਮਿਕ ਮੰਗਲ ਹੀ ਸ਼ੁਰੂ ਹੋ ਜਾਂਦਾ ਹੈ। ਨਵਸਤੋਂ ਅਕਾਲੇ, ਨਵਸਤੋਂ ਕਿਰਪਾਲੇ, ਨਵਸਤੋਂ ਅਰੂਪੇ, ਨਵਸਤੋਂ ਅਨੂਪੇ, ਨਵਸਤੋਂ ਅਪੇਖੇ, ਨਵਸਤੋਂ ਅਲੇਖੇ। ਆਪਣੇ ਨਿਸ਼ਚਨ ਅਸ਼ਲੀ ਨਾਲ ਜਸ ਕਰਨਾ, ਨਾਲੇ ਉਹਨੂੰ ਨਮਸਕਾਰ ਕਰਨੀ, ਮੱਥਾ ਟੇਕਣਾ। ਇੱਕ ਹੁੰਦਾ ਹੈ ਆਪਣੇ ਇਸ਼ਟੋਂ ਆਸ਼ੀਰਵਾਦ ਮੰਗਣੀ, ਕੋਈ ਜਚਨਾ ਕਰਨੀ, ਜਿਵੇਂ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਇਹ ਮੰਗ ਕੀਤੀ ਹੈ। ਇਹ ਪ੍ਰਭੂ ਸਾਨੂੰ ਡੋਲਣ ਤੋਂ ਰੱਖ ਲਓ, ਅਸੀਂ ਡੋਲੀਏ ਨਾ, ਪਰ ਉਸੇ ਸਿਦਕ ਵਿੱਚ ਪੱਕੇ ਰਹੀਏ। ਨਹੀਂ ਜਦੋਂ ਵਿਸਤਾ ਆ ਜਾਂਦੀ ਹੈ, ਵੈਸਾ ਪਾਉਣਾ ਬਲ ਜਾਂਦਾ, ਫਿਰ ਮਨੁੱਖ ਡੋਲ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਸਾਨੂੰ ਮਾਇਆ ਆ ਜਾਈ, ਫਿਰ ਵੀ ਅਸੀਂ ਗੁਰੂ ਪਰਮੇਸ਼ਰ ਡੋਲ ਜਾਂਦੇ ਹਾਂ। ਰੋਗੀ ਸੋਗੀ ਅਸੀਂ ਆਲਸੀ ਦਲਿੱਦਰੀ ਬਣ ਜਾਂਦੇ ਹਾਂ, ਡੋਲ ਜਾਂਦੇ, ਗੁਰੂ ਨੂੰ ਛੱਡ ਜਾਂਦੇ। ਵਿਆਹ ਮਾਨਾ ਸਾਨੂੰ ਇੱਧਰ ਉੱਧਰ ਡੋਲਣ ਤੋਂ, ਇੱਧਰੋਂ ਉੱਧਰ ਭੱਜਣ ਨੱਠ ਤੋਂ ਸਾਨੂੰ ਰੱਖ ਲਓ, ਹੱਥ ਦੇ ਕੇ ਮਿਹਰ ਭਰਿਆ। ਵਿਆਹ ਜਿਹੜੀ ਗੁਰੂ ਦੇ ਕੋਲੋਂ, ਇਸ਼ਟ ਕੋਲੋਂ ਆਸ਼ੀਰਵਾਦ ਮੰਗਣੀ, ਜਚਨਾ ਕਰਨੀ, ਉਹ ਹੈ ਆਸ਼ੀਰਵਾਦ ਆਤਮਿਕ ਮੰਗਲ। ਇੱਕ ਵਿਦਵਾਨਾਂ ਨੇ ਆਤਮਿਕ ਚਿੰਤਨ ਵੱਲ ਆਪਣੇ ਆਪੇ ਦੀ ਮਹਿਮਾ ਕਰਨੀ, ਜਿਹੜਾ ਆਪਣਾ ਆਤਮਾ ਹੈ ਉਹਦਾ ਹੀ ਜਸ ਕਰਨਾ, ਜਿਵੇਂ ਸਰਵ ਕਲਾ ਸਮਰੱਥ। ਵਾਹਿਗੁਰੂ ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਵਾਨ ਹੈ। ਆਪਣਾ ਆਪਾ ਵੀ ਐਸਾ ਹੀ ਹੈ, ਇਸ ਤਰ੍ਹਾਂ ਆਪਣੇ ਆਪੇ ਦੀ ਮਹਿਮਾ ਕਰ ਲੈਣੀ ਆਤਮ ਸਰੂਪ ਦੀ। ਇੱਥੇ ਇੱਕ ਵਸਤੂ ਨਿਰਦੇਸ਼ ਮੰਗਲ ਕਵੀ ਜੀ ਨੇ ਪਹਿਲਾਂ ਲਿਖਿਆ ਹੈ ਕਿ ਉਹ ਐਸਾ ਹੈ ਵਾਹਿਗੁਰੂ ਪਰਮੇਸ਼ਰ, ਅਰਥ ਦੇ ਅਰਥ ਨੇ ਹੁਣ, ਅਰਥ ਦਾ ਅਰਥ ਦਾ ਉਪਰੰਤ, ਇਹ ਦੋ ਅਰਥ ਨੇ। ਇੱਥੇ ਦੋਵੇਂ ਟੁਕੜੇ ਨੇ, ਸੇਖ ਸਲੇਖਾ ਅਲੰਕਾਰ ਵਿੱਚ ਇੱਥੇ ਦੋਵੇਂ ਅਰਥ ਉਹ ਹੋ ਜਾਂਦੇ, ਹੱਸ ਦਾ ਅਰਥ ਹੋਣ ਤੇ ਅਰਥ ਇਸ ਤੋਂ ਉਪਰੰਤ। ਭਾਵ ਕੀ ਹੈ ਵੀ ਜਿਹੜਾ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਹੈ, ਹੁਣ ਉਸ ਤੋਂ ਉਪਰੰਤ ਉਸ ਤੋਂ ਬਾਅਦ, ਪਹਿਲਾਂ ਅਸੀਂ ਨਾਨਕ ਪ੍ਰਕਾਸ਼ ਪੁਸਤਕ ਲਿਖ ਚੁੱਕੇ ਹਾਂ, ਸਮਾਪਤ ਕਰ ਚੁੱਕੇ, ਹੁਣ ਇਸ ਤੋਂ ਉਪਰੰਤ ਉਹਨਾਂ ਤੋਂ ਬਾਅਦ ਵਿੱਚ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਸ਼੍ਰੀ ਸ਼੍ਰੋਮਣੀ ਜੋ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਾਂਗ ਹੈ, ਉਹ ਜਿਹੜਾ ਗ੍ਰੰਥ ਹੈ ਉਹ ਲਿਖਦੇ ਹਾਂ, ਅਤੇ ਉਹਦੀ ਪ੍ਰਥਮ ਰਾਸ ਲਿਖੀ ਹੈ ਅਤੇ ਪਹਿਲੀ ਲਾਸ ਵਿੱਚ ਲਿਖਦੇ ਹਾਂ। ਇਸ ਤੋਂ ਹੁਣ ਪਹਿਲਾਂ ਤਾਂ ਅਕਾਲ ਪੁਰਖ ਵਸਤੂ ਨਿਰਦੇਸ਼ ਮੰਗਣ ਕੀਤਾ, ਹੁਣ ਆਪਣੇ ਵੱਲੋਂ ਦੋਹਰੇ ਵਿੱਚ, ਦੋਹਰੇ ਛੰਦ ਵਿੱਚ ਅਕਾਲ ਪੁਰਖ ਦੀ ਮਹਿਮਾ ਕਰ ਰਹੇ, ਵਸਤੂ ਨਿਰਦੇਸ਼ ਮੰਗਣ ਕਰ ਰਹੇ ਹੈ ਵੀ ਉਹ ਕੈਸਾ ਹੈ ਅਕਾਲ ਪੁਰਖ ਵਾਹਿਗੁਰੂ। ਜਿਵੇਂ ਵੀ ਉਹ ਕਹਿ ਰਹੇ ਅਸੀਂ ਸੁਣੀਏ, ਮਨ ਚਿਤ ਲਾ ਕੇ ਤਿੰਨੋ ਕਾਲ ਸੋ ਅਚਲ ਰਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸਰੋਤਾ ਜਨੋ, ਤਿੰਨੋ ਕਾਲ ਸੋ ਅਚਲ ਰਹੇ। ਸੋ ਉਹ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਹੈ, ਉਹ ਤਿੰਨਾਂ ਸਮਿਆਂ ਵਿੱਚ ਹੀ ਅਚਲ ਰਹਿੰਦਾ ਹੈ। ਪਿਛਲੇ ਸਮੇਂ ਵਿੱਚ ਵੀ ਅਚਲ ਸੀ, ਚਲਾਏ ਮਾਨ ਨਹੀਂ ਸੀ, ਕਿਸੇ ਨੇ ਗਿਆ ਗਵਾਤਾ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਹਨ, ਵਰਤ ਰਿਹਾ ਹੈ, ਪ੍ਰਗਟ ਪ੍ਰਸਿੱਧ ਹੈ, ਵਿਆਪਕ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਅਚਲ ਹੀ ਰਹੇਗਾ, ਉਹ ਨਹੀਂ ਚਲਾਏਗਾ। ਬਾਕੀ ਅੰਡ ਵਿਨਾਸੀ ਹੈ, ਜੇਰ ਵਿਨਾਸੀ, ਉਤਪਜ ਸੇਤ ਬਨਾਦਾ, ਚਾਰ ਵਿਨਾਸੀ, ਖਟਾ ਵਿਨਾਸੀ, ਸਭ ਖਤਮ ਹੋ ਜਾਣਗੇ। ਉਹ ਜਿਹੜਾ ਵਾਹਿਗੁਰੂ ਹੈ ਜੋ ਤਿੰਨਾਂ ਕਸਮਿਆਂ ਵਿੱਚ ਹੀ ਅਚਲ ਰਹਿੰਦਾ ਲੰਬ ਸਕਲ ਜਗ ਜਾਲ, ਜਿਹੜਾ ਵਾਹਿਗੁਰੂ ਹੈ ਜਿੰਨਾ ਸਾਰਾ ਸੰਸਾਰ ਜਾਲ ਕੇ ਫੈਲਿਆ ਹੋਇਆ, ਜਿਵੇਂ ਜਾਲ ਫੈਲੇ ਹੀ ਹੁੰਦਾ ਨਾ ਹਰ ਪਾਸੇ, ਉਹ ਜਿਹੜਾ ਸੰਸਾਰ ਫੈਲਿਆ ਹੋਇਆ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ, ਉਹ ਸਾਰੇ ਫੈਲੇ ਹੋਏ ਸੰਸਾਰ ਦਾ ਲੰਬ ਕੀ ਆਸਰਾ ਵੀ ਹੈ। ਜਾਲ ਦਾ ਅਰਥ ਉਹ ਜਾਲ ਫਾਹੀ ਹੁੰਦੀ ਹੈ ਜਿਹਦੇ ਵਿੱਚ ਜੀਵ ਜੰਤ ਫਸਦੇ ਹੈ, ਇੱਥੋਂ ਜਾਲ ਦਾ ਅਰਥ ਬੰਧਨ ਲਾ ਲੈਂਦੇ ਹੈ, ਜਾਂ ਇਹ ਫਾਹੀ ਰੂਪ ਜਿਹੜਾ ਸੰਸਾਰ ਹੈ, ਜਿੰਨਾ ਵੀ ਇਹ ਸਾਰਾ ਸੰਸਾਰ ਫਾਹੀ ਰੂਪ ਹੈ, ਬੰਧਨ ਰੂਪ ਹੈ, ਉਹਦਾ ਵੀ ਆਸਰਾ ਹੈ। ਜਾਲ ਕਾਲ ਲਖ ਮੁਚਤ ਜਿਸ, ਜਿਸ ਵਾਹਿਗੁਰੂ ਨੂੰ ਲਖਤ ਕੇ ਜਾਣਨੇ ਕਰਕੇ, ਯਥਾਰਥ ਰੂਪ ਜਾਣਨੇ ਕਰਕੇ, ਇੱਕ ਤਾਂ ਹੁੰਦਾ ਨਾ ਅਸੀਂ ਪਰੋਖ ਰੂਪ ਕਰਕੇ ਜਾਣਦੇ ਹਾਂ ਕਿ ਵਾਹਿਗੁਰੂ ਹੈਗਾ ਹੈ, ਉਹ ਇੱਕ ਹੈ, ਉਹ ਪ੍ਰਕਾਸ਼ਕ ਹੈ, ਇੱਕ ਹੁੰਦਾ ਅਪਰੋਕਸ਼ ਗਿਆਨ ਦੁਆਰਾ ਜਾਣਨਾ, ਪ੍ਰਤੱਖ ਜਾਣਨਾ ਵੀ ਆ ਹੈ ਅਕਾਲ ਪੁਰਖ, ਉਹ ਵਿਆਸ ਕਮਾਈ ਦੁਆਰਾ ਲਿਖਿਆ ਜਾਣਾ ਜਾਂਦਾ ਹੈ। ਜਿਸ ਵਾਹਿਗੁਰੂ ਨੂੰ ਕਹਿੰਦੇ ਇਸ ਤਰ੍ਹਾਂ ਲਖਣੇ ਕਰਕੇ, ਜਾਣਨੇ ਕਰਕੇ, ਜਾਲ ਕਾਲ ਮੋਚਿਤ ਹੈ, ਜਿਹੜਾ ਕਾਲ ਦਾ ਜਾਲ ਹੈ, ਕਾਲ ਦੀ ਫਾਹੀ ਹੈ, ਕਾਲ ਦੀ ਫਾਹੀ ਕੀ ਹੈ, ਮੌਤ ਹੈ, ਇਹਦੇ ਵਿੱਚੋਂ ਉਸ ਕੀ ਇਹ ਛੁੱਟ ਜਾਈਦਾ ਹੈ। ਕਰਤਾ ਪੁਰਖ ਅਕਾਲ, ਕੌਣ ਕਰਤਾ ਪੁਰਖ ਅਕਾਲ ਹੈ, ਅਕਾਲ ਪੁਰਖ ਗੁਰੂ ਮਹਾਰਾਜ ਨੇ ਕਰਤਾ ਪੁਰਖ ਲਿਖਿਆ ਜ਼ਿਆਦਾ ਬਾਣੀ ਵਿੱਚ, ਗੁਰੂ ਕਲਗੀਧਰ ਜੀ ਨੇ ਅਕਾਲ ਪੁਰਖ ਜ਼ਿਆਦਾ ਲਿਖਿਆ ਹੈ, ਇਸ ਕਰਕੇ ਦੋਵੇਂ ਹੀ ਰੱਖ ਲਏ ਨੇ। ਵੱਡ ਵਿੱਚ ਆਉਂਦਾ ਇੱਕ ਉਹ ਕਰਤਾ ਪੁਰਖ ਆਉਂਦਾ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਜ਼ਿਆਦਾ ਅਕਾਲ ਪੁਰਖ ਸ਼ਬਦ ਦੀ ਵਰਤੋਂ ਆਪਣੀ ਵਰਤੋਂ ਕੀਤੀ ਹੈ, ਨਵਸਤੋਂ ਅਕਾਲੇ, ਨਵਸਤੋਂ ਕਿਰਪਾਲੇ, ਅਕਾਲ ਅਕਾਲ ਹੀ ਲਿਖਿਆ ਹੈ, ਇਸੇ ਕਰਕੇ ਨਿਹੰਗ ਸਿੰਘ ਜ਼ਿਆਦਾ ਅਕਾਲ ਹੀ ਅਕਾਲ ਕਰਦੇ ਨੇ। ਇਸ ਤਰ੍ਹਾਂ ਜਿਹੜਾ ਕਰਤਾ ਪੁਰਖ ਕਾਲ ਕਿਉਂ ਰਹੇ ਤੈ, ਉਸਨੂੰ ਮੈਂ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ। ਦੋਹਰਾ ਛੋਨੀ ਸੂਰਜ ਅਗਨ ਜਮ, ਜਿਸ ਵਾਹਿਗੁਰੂ ਪਰਮੇਸ਼ਰ ਦਾ ਜਿਹੜੀ ਧਰਤੀ ਹੈ 50 ਕਰੋੜ ਯੋਜਨ, 50 ਕਰੋੜ ਤੋਂ ਬਗੈਰ ਇੱਕ ਯੋਜਨ, ਇੱਕ ਕਰੋੜ ਜਿਹੜੀ ਤਾਂਬੇ ਦੀ ਧਰਤੀ ਮੰਨੀ ਹੋਈ, ਉਹ ਸਾਰੀ 50 ਕਰੋੜ ਯੋਜਨ ਧਰਤੀ, ਜਿਹੜੀ 50 ਕਰੋੜ ਯੋਜਨ ਸਾਰੀ ਧਰਤੀ ਹੈ, ਅਤੇ ਸੂਰਜ ਹੈ, ਅਤੇ ਅਗਨੀ ਦੇਵਤਾ ਹੈ, ਜਲ ਧਰਮਰਾਜ ਹੈ, ਵਾਯੂ ਤ੍ਰਾਸ ਜਿਸ ਪਾਏ, ਵਾਹੋ ਤ੍ਰਾਸ ਜਿਸ ਪਾਏ, ਜਿੱਥੇ ਵੀ ਇਹ ਜਈਏ ਨਾਲ ਆ ਜਾਏ ਵਾਓ, ਉੱਥੇ ਵਾਯੂ ਨਹੀਂ ਕਹਿਣਾ, ਵਾਓ ਕਰਨਾ ਹੈ, ਇਹ ਕੂੜੇ ਰੂਪ ਵਿੱਚ ਬੋਲੇਗਾ, ਜਿਵੇਂ ਕਿਤੇ ਅਜਈਆ ਦਈਏ ਕਹਿੰਦੇ ਹਾਂ, ਕਿਤੇ ਜਈਏ ਨੂੰ ਦਈਓ ਉਚਾਰਦੇ ਅਸੀਂ ਬਾਣੀ ਵਿੱਚ, ਦਜ ਤਾਂ ਨਹੀਂ ਕਹਿੰਦੇ ਹਾਂ ਕਿਤੇ, ਇਸੇ ਤਰ੍ਹਾਂ ਇੱਥੇ ਵਾਓ ਤ੍ਰਾਸ ਜਿਸ ਪਾਏ, ਜਿਸ ਦਾ ਧਰਤੀ ਵੀ ਡਰ ਪਾ ਕੇ, ਸੂਰਜ ਵੀ ਡਰ ਪਾ ਕੇ, ਅਗਨੀ ਵੀ ਜਪ, ਧਰਮਰਾਜ ਵੀ, ਹਵਾ ਵੀ ਡਰ ਪਾ ਕੇ, ਭੈ ਪਾ ਕੇ, ਨਿਜ ਸਰੂਪ ਮਹਿ ਥਿਤ ਰਹਿਤ, ਬੜਾ ਦੇਖ ਕੇ ਪੜਿਆ ਕਰ, ਨਿਜ ਸੁਭਾਵ ਮਹਿ ਥਿਤ ਰਹਿਤ, ਸੁਭਾਵ ਹੈ ਤੇ ਤੂੰ ਸਰੂਪ ਕਹੀ ਜਾਂਦਾ, ਨਿਜ ਸੁਭਾਵ ਮਹਿ ਥਿਤ ਰਹਿਤ, ਕਹਿੰਦੇ ਆਪੋ ਆਪਣੇ ਸੁਭਾਅ ਵਿੱਚ ਹੀ ਵਾਹਿਗੁਰੂ ਦਾ ਡਰ ਪਾ ਕੇ ਇਸ਼ਤ ਰਹਿੰਦੇ, ਟਿਕੇ ਰਹਿੰਦੇ ਆ। ਧਰਤੀ ਦੇਖ ਲਓ, ਇੱਕ ਥਾਂ ਟਿਕੀ ਹੈ, ਨਹੀਂ ਡੋਲਦੀ, ਇਸ਼ਤ ਹੋਈ ਹੈ, ਉਹਦਾ ਭੈ ਕਰਕੇ ਭੈਵੇ ਧਰਤੀ ਦੱਬੀ ਭਾਰ। ਇਸੇ ਤਰ੍ਹਾਂ ਸੂਰਜ ਦਾ ਡਰ ਪਾ ਕਰਕੇ ਚੱਲਦੀ ਹੈ, ਧਰਤੀ ਟਿਕੀ ਰਹਿੰਦੀ ਹੈ, ਅਤੇ ਸੂਰਜ ਖੜਦਾ ਨਹੀਂ ਹੈ, ਭੈਵੇ ਜੀ ਸੂਰਜ ਭੈਵੇ ਚੰਦ ਕੋ ਕਰੋੜੀ ਚੰਦ ਨਾ ਅੰਤ, ਵੀ ਕਰੋੜਾਂ ਕੋ ਚੱਲਦੇ ਨੇ, ਫਿਰ ਵੀ ਅੰਤ ਨਹੀਂ ਹੈ, ਖੜਦੇ ਨਹੀਂ ਹੈ। ਭਾਵੇਂ ਸਾਡੇ ਵਿਗਿਆਨੀ ਕਹਿੰਦੇ ਨਹੀਂ, ਚੰਦਰਮਾ ਸੂਰਜ ਖੜੇ ਹੈ, ਧਰਤੀ ਚੱਲਦੀ ਹੈ, ਇਹਨਾਂ ਦਾ ਉਲਟਾ ਗਿਆਨ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਵਾਕ ਭੈਵੇ ਧਰਤੀ ਦੱਬੀ ਭਾਰ, ਉਹਦੇ ਭੈ ਦੇ ਭਾਰ ਨਾਲ ਧਰਤੀ ਦੱਬੀ ਪਈ ਹੈ, ਜਿਵੇਂ ਕਿਸੇ ਭਾਰ ਨਾਲ ਦੱਬਿਆ ਹੋਇਆ ਹਿਲਚਲ ਸਕਦਾ ਹੈ। ਇਹ ਹੁਣ ਪ੍ਰਮਾਣ ਦਿੰਦੇ ਨੇ, ਕਹਿੰਦੇ ਜੀ ਦੇਖੋ, ਜਿਵੇਂ ਰੇਲ ਚੱਲਦੀ ਹੁੰਦੀ ਹੈ, ਬੱਸ ਚੱਲਦੀ ਹੁੰਦੀ ਹੈ, ਜਿਹਦੇ ਵਿੱਚ ਸਵਾਰੀਆਂ ਬੈਠੀਆਂ ਉਹਨਾਂ ਨੂੰ ਭੁਲੇਖਾ ਪੈਂਦਾ ਹੈ, ਜੋ ਬਾਹਰ ਕਦੇ ਮੂੰਹ ਜਾ ਕੱਢਣ ਤੇ ਉਹਨਾਂ ਨੂੰ ਕਹਿੰਦੇ ਸੜਕ ਭੱਜੀ ਲੱਗਦੀ ਹੈ, ਲੈਨ ਜਾਂ ਪਾਸੇ ਧਰਤੀ ਭੱਜਦੀ ਲੱਗਦੀ ਹੈ, ਧਰਤੀ ਗੱਡੀ ਭੱਜਦੀ ਹੁੰਦੀ ਹੈ, ਭੁਲੇਖਾ ਪੈਂਦਾ ਵੀ ਸ਼ਾਇਦ ਧਰਤੀ ਭੱਜਦੀ ਹੈ ਜਾਂ ਸੜਕ ਭੱਜਦੀ ਹੈ, ਦਰਖਤ ਭੱਜਦੇ ਹੈ, ਇਹ ਤਾਂ ਨਹੀਂ ਹੈ। ਜਿਵੇਂ ਉਹ ਭੁਲੇਖਾ ਪੈਂਦਾ, ਇਹ ਵੀ ਕਹਿੰਦੇ ਵੀ ਸੂਰਜ ਚੰਦਰਮਾ ਭੱਜਦੇ ਲੱਗਦੇ ਹੈ, ਕਹਿੰਦੇ ਨਾ ਧਰਤੀ ਦੌੜ ਗਈ ਹੈ, ਉਹ ਟਿਕੇ ਹੋਏ ਹੈ, ਤੇ ਸ਼ਾਇਦ ਇਹਨਾਂ ਨੂੰ ਭੁਲੇਖਾ ਪੈਂਦਾ ਹੋਵੇ। ਇਹ ਜਿਵੇਂ ਕਹਿੰਦੇ ਨਾ ਵੀ ਆਓ, ਤੁਹਾਨੂੰ ਭੁਲੇਖਾ ਪੈਂਦਾ ਵੀ ਧਰਤੀ ਦੱਬੀ ਖੜੀ ਦਿਸਦੀ ਹੈ ਤੇ ਧਰਤੀ ਚੱਲਦੀ ਹੈ, ਵੀ ਜਿਵੇਂ ਰੇਲ ਚੱਲਦਿਆਂ ਹੋਇਆ ਇਹ ਲੈਨ ਇੱਥੋਂ ਦੂਜੀ ਧਰਤੀ, ਜਿਹੜੇ ਆਸੇ ਪਾਸੇ ਖੰਭੇ ਹੁੰਦੇ ਹੈ, ਦਰਖਤ ਖੜੋਤੇ, ਉਹ ਸਾਨੂੰ ਦੌੜਦੇ ਪਤਲ ਦੀਦੇ ਹੈ, ਵੀ ਐਵੇਂ ਹੀ ਸ਼ਾਇਦ ਇਹਨਾਂ ਨੂੰ ਭੁਲੇਖਾ ਪੈਂਦਾ ਹੋਵੇ ਵੀ ਉਹ ਭੱਜਦੇ ਹੁਣ ਚੰਦਰਮਾ ਸੂਰਜ, ਤੇ ਇਹਨਾਂ ਨੂੰ ਦੌੜਦੀ ਭੁਲੇਖਾ ਪੈਂਦਾ ਵੀ ਧਰਤੀ ਭੱਜਦੀ ਹੈ, ਇਹ ਅਸੀਂ ਵੀ ਕਹਿ ਸਕਦੇ ਹਾਂ ਨਾ। ਇਹ ਤੁਹਾਨੂੰ ਵਾਹਿਗੁਰੂ ਜਾਣਦਾ ਹੈ, ਵਾਹਿਗੁਰੂ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਤੁਹਾਨੂੰ ਇਹ ਸਿੱਧਾ ਲਿਖਿਆ ਵੀ ਭੈਵੇਂ ਸੂਰਜ ਭੈਵੇਂ ਚੰਦ ਕੋ ਕਰੋੜੀ ਚਲਤ ਨਾ, ਵੀ ਕਰੋੜਾਂ ਕੋ ਚੱਲਦੇ ਆ ਫਿਰ ਵੀ ਅੰਤ ਨਹੀਂ ਹੈ, ਤੇ ਸਭ ਦੇ ਸਾਹਮਣੇ ਦੇਖ ਕੇ ਅਸੀਂ ਪ੍ਰਤੱਖ ਪ੍ਰਮਾਣ ਤੋਂ ਮਨਕਮਨੀ ਹੋ ਸਕਦੇ ਹਾਂ, ਕਿਉਂਕਿ ਸਾਹਮਣੇ ਇੱਧਰੋਂ ਸੂਰਜ ਚੜ੍ਹਦਾ ਇੱਧਰ ਛਿਪਦਾ, ਚੰਦਰਮਾ ਇੱਧਰੋਂ ਚੜ੍ਹਦਾ ਇੱਧਰ ਛਿਪਦਾ, ਅਸੀਂ ਕਹਿੰਦੇ ਹਾਂ ਵੀ ਦੇਖੋ ਤੁਸੀਂ ਦਿਖਾਓ ਕਿ ਇੱਥੇ ਧਰਤੀ ਭੱਜਦੀ ਹੈ। ਕਿਤੇ ਨਹੀਂ ਦਿਖਾ ਸਕਣਗੇ। ਉਹ ਤਾਂ ਇੰਨਾ ਹੀ ਹੈ ਵੀ ਜਦੋਂ ਕਿਤੇ ਸਫ਼ਰ ਕਰ ਰਿਹਾ ਹੋਵੇ ਉਦੋਂ ਤਾਂ ਦਿਸੇ, ਉਹ ਵਹਿਮ ਜਾਂ ਭੁਲੇਖਾ ਪਊ ਵੀ ਸ਼ਾਇਦ ਤਾਂ ਇਹ ਹੈ, ਅੱਗੇ ਪਿੱਛੇ ਤਾਂ ਨਹੀਂ ਪੈਂਦਾ। ਜੇ ਅਸੀਂ ਗੱਡੀ 'ਤੇ ਸਫ਼ਰ ਨਾ ਕਰਦੇ, ਬੱਸ ਵਿੱਚ ਬੈਠ ਕੇ ਸਫ਼ਰ ਨਾ ਕਰੀਏ, ਫਿਰ ਤਾਂ ਨਹੀਂ ਭੁਲੇਖਾ ਪੈਂਦਾ ਸਾਨੂੰ, ਫਿਰ ਤਾਂ ਧਰਤੀ ਟਿੱਗੀ ਦਿਸਦੀ, ਦਰਖਤ ਵੀ ਟਿੱਕੇ ਦਿਸਦੇ ਹੈ, ਅਤੇ ਉਹ ਪਿਓ ਤਾਂ ਸਾਨੂੰ ਸਾਹਮਣੇ ਦਿੰਦੀ ਹੈ। ਇੱਧਰੋਂ ਚੜ੍ਹਦੇ ਤੇ ਦਰਸ਼ਕ ਦੇ ਇਹਦੇ ਵਿੱਚ ਤਾਂ ਕੋਈ ਹੈ ਨਹੀਂ। ਇਸ ਕਰਕੇ ਜੋ ਗੁਰੂ ਕੇ ਵਾਕ ਹੈ ਉਹ ਯਥਾਰਥ ਹੈ, ਇਹਨਾਂ ਦਾ ਜਿਹੜਾ ਕੋਈ ਕੁਝ ਉਹਦੇ ਵਿੱਚ ਜਿੰਨੀ ਉਨਤਾ ਹੈ ਇਹਨਾਂ ਨੂੰ ਇਉਂ ਭੁਲੇਖਾ ਪਈ ਜਾਂਦਾ ਹੈ ਵੀ ਸ਼ਾਇਦ ਇਹ ਦੌੜਦੀ ਹੈ। ਉਹ ਜਿਸਦਾ ਡਰ ਪਾ ਕੇ ਧਰਤੀ ਪੈ ਵੀ ਦੱਬੀ ਪਈ, ਹਿਲਦੀ ਜਲਦੀ ਨਹੀਂ ਹੈ। ਸੂਰਜ ਚੰਦਰਮਾ ਦੌੜੀ ਜਾਂਦੇ, ਚੱਲੀ ਤੁਰੀ ਜਾਂਦੇ, ਰਾਤ ਦਿਨ ਖੜਦੇ ਨਹੀਂ ਉਹਦਾ ਡਰ ਪਾ ਕੇ, ਅਤੇ ਅਗਨੀ ਪ੍ਰਕਾਸ਼ ਕਰੀ ਜਾਂਦੀ ਹੈ ਅਤੇ ਸਾਰਿਆਂ ਦਾ ਵਿਗਾਰ ਕੱਢੀ ਜਾਂਦੀ, ਭੈ ਵਿੱਚ ਅਗਨ ਕੱਢਾ ਬੇਗਾਰ। ਅਮੁਖਤ ਕੰਮ ਕਰਦੀ ਜਿੰਦੀ ਅਗਨੀ ਹੈ, ਕਿਸੇ ਤੋਂ ਧੇਲਾ ਨਹੀਂ ਲੈਂਦੀ ਹੈ। ਆ ਜਿੰਨਾ ਰੋਟੀਆਂ ਰੋਟੀਆਂ ਸਾਡੀਆਂ ਅੱਗ 'ਤੇ ਭਗਦੀਆਂ, ਕਿਤੇ ਸਾਥੋਂ ਅੱਗ ਨੇ ਮੰਗਿਆ। ਆ ਦੂਜੇ ਤਾਂ ਸਿਲੰਡਰ ਵਾਲੇ ਤਾਂ ਕਦੇ ਇੰਨੇ ਦੇ 335 ਦੇ, ਕਦੇ ਕਦੇ 25 ਦੇ। ਇਹ ਜਿਹੜੀ ਰੱਬ ਨੇ ਅੱਗ ਬਣਾਈ ਹੈ ਉਹਦੇ ਡਰ ਵਿੱਚ ਸਾਰਿਆਂ ਦੇ ਕੰਮ ਕਰੀ ਜਾਂਦੀ ਹੈ, ਮੁਕਤ ਕਰਦੀ ਹੈ, ਫਿਰ ਮੁਕਤ ਹੀ ਪ੍ਰਕਾਸ਼ ਕਰਦੀ, ਚਾਲਣ ਵੀ ਮੁਕਤ ਦਿੰਦੀ ਹੈ। ਜਿੱਥੇ ਅੱਗ ਬਾਲੋ ਉੱਥੇ ਪ੍ਰਕਾਸ਼ ਕਰੂਗੀ, ਜਿੱਥੇ ਅੱਗ ਬਾਲੋ ਉੱਥੇ ਪਾਲਾ ਲਾਊਗੀ, ਠੰਡ ਲਾ ਦੂਗੀ। ਉੱਧਰ ਹੀਟਰ ਚਲਾਓ ਅਤੇ ਵੇਖ ਲਓ ਤੇ ਮੀਟਰ ਕਿਵੇਂ ਘੁੰਮਦਾ ਹੈ, ਅਤੇ ਮਹੀਨੇ ਤੋਂ ਬਾਅਦ ਆਖਰ ਦੇ ਇੰਨੇ ਬਣ ਗਏ। ਇੱਧਰ ਅੱਗ ਜਿਹੜੀ ਹੈ ਨਾ ਸਾਰਾ ਵਿਗਾਰ ਕੱਢਦੀ, ਮੁਕਤ ਕਰਦੀ ਹੈ, ਇਹ ਉਹਦੇ ਡਰ ਕਰਕੇ ਹੈ। ਇਸੇ ਤਰ੍ਹਾਂ ਜਿਹੜਾ ਜਨ ਧਰਮ ਰਾਜਾ ਹੈ ਉਹ ਵੀ ਉਹਦੇ ਡਰ ਵਿੱਚ ਹੈ। ਇਹ ਨਹੀਂ ਵੀ ਜਿਵੇਂ ਮਰਜ਼ੀ ਕਾਲੇ ਕਾਗਜ਼ ਕਰੀ ਜਾਏ, ਇੱਥੇ ਵਾਲੇ ਤਾਂ ਥਾਣੇ ਵਾਲੇ ਕਰ ਦਿੰਦੇ ਨਾ, ਇੱਧਰ 100-200 ਦੇ ਦਿਓ ਬਸ, ਝੱਟ ਹੀ ਫੈਲ ਇੱਧਰ, ਇਹਨੇ ਤਾਂ ਕਰਿਆ ਹੀ ਕੁਛ ਨਹੀਂ ਜੀ, ਇਹਨੇ ਤਾਂ ਮਾਰਿਆ ਹੀ ਨਹੀਂ ਹੈਗਾ ਕੁਛ, ਇਹ ਤਾਂ ਐਵੇਂ ਹੀ ਇਹਦੇ ਜਿੰਮੇ ਲਾ ਤਾ ਜੀ। ਉੱਧਰ ਵਕੀਲਾਂ ਨੂੰ ਦੇ ਦਿਓ ਵੀ ਦੂਜੇ ਪਾਸੇ ਕਰ ਦਿੰਦੇ, ਝੱਟ ਹੀ ਬਦਲ ਦਿੰਦੇ। ਪਰਮੇਸ਼ੁਰ ਦੇ ਡਰ ਵਿੱਚ ਧਰਮ ਰਾਜ ਆਇਆ ਉਹ ਨਹੀਂ, ਉਹ ਤਾਂ ਰੱਤੀਆਂ ਮਾਸਾ ਤੋਲ ਕਢਾਵਣਿਆ, ਰੱਤੀ ਮਾਸੇ ਜਿੰਨਾ ਤੋਲ ਤੋਲ ਕੇ ਵਿਚਾਰ ਕੇ ਸਾਰਾ ਹਿਸਾਬ ਕੱਢ ਦਿੰਦਾ ਵੀ ਇੰਨਾ ਜ਼ਿੰਦਗੀ ਵਿੱਚ ਤੂੰ ਆਹ ਕੁਛ ਕਰਿਆ ਕਰਾਇਆ ਹੈ, ਉਹਦੇ ਡਰ ਵਿੱਚ ਉਹ ਸਾਰਾ ਕਰਦਾ। ਨਹੀਂ ਤਾਂ ਸ਼ਾਇਦ ਉੱਥੇ ਵੀ ਵੱਡੀ ਚੱਲ ਜੇ, ਇਹ ਲਾਣਾ ਜਾਵੇ ਲਵੀ ਇੰਨੇ ਕੁ ਲੈ ਲਾ ਫਰਜ਼ ਪਾੜ ਦੇ, ਉਹਦੇ ਡਰ ਵਿੱਚ ਕਹਿੰਦੇ ਉਹ ਵੀ ਹੈ ਪੂਰਾ ਪੂਰਾ ਸਾਲ ਸਹੀ ਲਿਖਦਾ ਅਤੇ ਸਹੀ ਸਹੀ ਉਹ ਸੰਸਾਰ ਫਿਰ ਉਹਨੂੰ ਉਹੋ ਜਿਹਾ ਦੁੱਖ ਸੁੱਖ ਦਿੰਦਾ, ਉਹੋ ਜਿਹਾ ਸਰੀਰ ਤਾਂ ਉੱਥੇ ਉਹਨੂੰ ਸਿੱਟਦਾ ਹੈ, ਅਤੇ ਹਵਾ ਹੋਈ ਹੈ ਉਹਦੇ ਡਰ ਵਿੱਚ ਹੀ ਹੈ। ਵੇਖ ਲਓ ਅੰਦਰ ਸਵਾਸ ਹੋ ਕੇ ਚੱਲੀ ਜਾਂਦੀ ਹਵਾ, ਇਸੇ ਤਰ੍ਹਾਂ ਖੂਨ ਦਾ ਦੌਰਾ ਕਰਾਈ ਜਾਂਦੀ ਹੈ, ਬਲੱਡ ਚੱਲੀ ਜਾਂਦਾ ਹੈ, ਵਾਸੀਆਂ ਆਈ ਜਾਂਦੀਆਂ, ਅੱਖਾਂ ਖੁੱਲ੍ਹੀ ਮੀਚੀ ਜਾਂਦੀਆਂ ਹਨ, ਇਹ ਸਭ ਉਹ ਹਵਾ ਕਰ ਰਹੀ ਅੰਦਰ ਵੀ ਬਾਹਰ ਵੀ। ਜੇ ਹਵਾ ਬੰਦ ਹੋ ਜਾਏ ਅਸੀਂ ਬਸ ਨਾਲ ਹੀ ਬੰਦ, ਸਾਡੇ ਵੀ ਬਸ ਸਾਹ ਘੁੱਟ ਹੋ ਰਹੀ। ਇਹ ਉਹਦਾ ਡਰ ਪਾ ਕੇ ਚੱਲਦੀ ਹੈ, ਸਾਰੇ ਫੈਲੀ ਹੋਈ ਹੈ ਅਤੇ ਸਾਡੇ ਸਾਹ ਚੱਲੀ ਜਾਂਦੇ, ਅਸੀਂ ਮੌਜਾਂ ਫਿਰਦੇ ਹਾਂ ਹਵਾ ਕਰਕੇ। ਦੇਖ ਲਓ ਜਿੱਥੇ ਉੱਚੇ ਥਾਂ ਅਸੀਂ ਜਾਂਦੇ ਹਾਂ ਅਤੇ ਆਕਸੀਜਨ ਹਵਾ ਘੱਟ ਜਾਂਦੀ, ਉੱਥੇ ਸਾਹ ਸਾਡੇ ਔਖੇ ਹੁੰਦੇ ਨੇ। ਯਾਨੀ ਮਾੜਾ ਜਿਹਾ ਹੇਮਕੁੰਟ 'ਤੇ ਤੁਸੀਂ ਉੱਤੇ ਚੜ੍ਹ ਜਾਓ ਨਾ, ਉੱਥੇ ਥੋੜ੍ਹਾ ਜਿਹਾ ਹਵਾ ਦਾ ਨਿਊਨਤਾ ਦਿਸਦੀ ਸੀ, ਉਦੋਂ ਹੀ ਸਾਡਾ ਸਰੀਰ ਵਿਆਕਲ ਹੁੰਦਾ ਹੈ ਅਤੇ ਸਾਨੂੰ ਦਮ ਚੜ੍ਹਦਾ ਹੈ। ਜੇ ਆਕਸੀਜਨ ਹਵਾ ਪੂਰੀ ਮਿਲੇ ਫਿਰ ਕੋਈ ਗੱਲਬਾਤ ਨਹੀਂ। ਇਹ ਵਾਹਿਗੁਰੂ ਦੇ ਡਰ ਵਿੱਚ ਹੈ ਵੀ ਸਾਰਿਆਂ ਦੇ ਪ੍ਰਾਣ ਨਾਲ ਚਲਾ ਰਹੀ ਹੈ। ਉਹ ਕਹਿੰਦੇ ਜਿਹੜੀ ਇਹ ਹਵਾ ਹੈ 59 ਪ੍ਰਕਾਰ ਦੀ ਨਾ ਪੌਣ ਮੰਨੀ ਹੈ, ਇੱਕ ਆਕਾਸ਼ ਵਿੱਚ ਕੰਢ ਜੀ ਵੀ ਹੈਗੀ ਹੈ ਪੌਣ ਦੀ, ਉਹ ਵੀ ਉਹਦੇ ਡਰ ਕਰਕੇ ਉੱਥੇ ਹੀ ਹੈ, ਇੱਧਰ ਉੱਧਰ ਨਹੀਂ ਹੁੰਦੀ ਹੈ। ਉਹ ਵਾਹਿਗੁਰੂ ਨੇ ਇਸ ਕਰਕੇ ਰੱਖੀ ਹੈ ਵੀ ਜਿਹੜੀਆਂ ਉੱਪਰਲੀਆਂ ਚੀਜ਼ਾਂ ਉੱਪਰ ਰਹਿਣ, ਹੇਠਲੀਆਂ ਹੇਠ ਰਹਿਣ, ਵੀ ਕਿਤੇ ਇਹਨਾਂ ਦਾ ਵਿੱਚ ਲੜਾਈ ਪੜ੍ਹਾਈ ਨਾ ਹੋ ਜਾਏ। ਉਹ ਚੱਲ ਇਹੋ ਜਿਹੀ ਹਵਾ ਲੱਗੀ ਹੈ, ਇਹੋ ਜਿਹੀ ਕੰਢ ਹੈ, ਉੱਥੋਂ ਉੱਪਰ ਨਹੀਂ ਚਲੇ। ਜੇ ਕੋਈ ਅਚਨਚੇਤ ਚਲਾ ਜਾਏ ਫਿਰ ਉਹਨੂੰ ਹੇਠਾਂ ਉਖੜਾਉਣਾ ਔਖਾ ਹੋ ਜਾਂਦਾ ਹੈ। ਕਈ ਵਾਰੀ ਦੱਸਦੇ ਵੀ ਹਵਾਈ ਜਹਾਜ਼ ਉਹ ਕੰਢ ਵਿੱਚ ਚਲੇ ਜਾਂਦੇ, ਫਿਰ ਉਹਨਾਂ ਦਾ ਬੁਰਾ ਹਾਲ ਹੁੰਦਾ, ਵਸਾਂ ਵਸਾਂ ਉਹ ਕੰਢ ਤੋਂ ਪਾਸ ਕਰਦੇ ਹੇਠਾਂ ਆ ਰਹੇ ਨੇ। ਇਸ ਤਰ੍ਹਾਂ ਦੇ ਡਰ ਵਿੱਚ ਹੈ, ਇੱਕ ਹਵਾ ਚੱਲ ਰਹੀ ਹੈ, ਇੱਕ ਉਹ ਇੱਕ ਥਾਂ ਹੀ ਹੈ, ਇੱਕ ਐਸੀ ਵਿੱਚੇ ਤੇਜ਼ ਚੱਲੀ ਜਾਂਦੀ ਹੈ, ਇਹਦੇ ਬਿਜਲੀ ਕੋਈ ਆ ਜਾਏ ਤਾਂ ਫਿਰ ਹਜ਼ਾਰਾਂ ਮੀਲੀ ਸਫ਼ਰ ਹੋ ਜਾਂਦਾ ਹੈ। ਜਿਵੇਂ ਰਾਕਟ ਰੂਕਡੇ ਜੇ ਹੈ ਉਹ ਉਸੇ ਹਵਾ ਵਿੱਚ ਹੀ ਹੈ, ਚੱਕੀ ਫਿਰਦੀ ਹੈ, ਉਹਨਾਂ ਨੂੰ ਹੇਠਾਂ ਨਹੀਂ ਡਿੱਗਣ ਦਿੰਦੀ, ਉੱਥੇ ਉਸ ਹਵਾ 'ਚ ਉਹਨੂੰ ਲਿਜਾ ਕੇ ਛੱਡ ਦਿੰਦੇ ਹੈ। ਅਤੇ ਉਹ ਡਰ ਵਿੱਚ ਕਹਿੰਦੇ ਵਾਹਿਗੁਰੂ ਦੇ, ਉਹ ਨਹੀਂ ਹੇਠਾਂ ਡਿੱਗਣ ਦਿੰਦੀ ਕਿਸੇ ਨੂੰ। ਤਾਂ ਦੇਖ ਲਓ ਕਿੰਨੇ ਟਨਾਂ ਦਾ ਹੈ, ਉਹ ਇੰਨਾ ਭਾਰਾ ਹੁੰਦਾ ਹੈ ਅਤੇ ਉਹਨੂੰ ਹੇਠਾਂ ਨਾ ਦੇ ਇੱਥੇ ਤਾਂ ਡੱਗਾ ਨਹੀਂ ਖੜਦਾ। ਇਹ ਵਾਹਿਗੁਰੂ ਦਾ ਡਰ ਹੈ, ਉੱਥੇ ਜਿਹੜਾ ਉਹਦੇ ਕੋਲ ਚਲਾ ਜਾਏ ਉਹਨੂੰ ਨਹੀਂ ਉਹ ਡਿੱਗਣ ਦੀ, ਹੇਠਾਂ ਨਹੀਂ ਆਉਣਦੀ, ਇਹ ਉਹਦਾ ਡਰ ਪਾ ਕੇ ਆਪਣੇ ਸੁਭਾਅ ਵਿੱਚ ਸਾਰੇ ਇਸ ਤਰ੍ਹਾਂ ਰਹਿੰਦੇ ਹੈ, ਆਪਣੇ ਸੁਭਾਅ ਵਿੱਚ ਤਬਦੀਲੀ ਨਹੀਂ ਲਿਆਉਂਦੇ। ਧਰਤੀ ਹਿੱਲਣ ਜੁਲਣੀ, ਸੂਰਜ ਖੜ ਨਹੀਂ ਜਾਂਦਾ, ਅਗਨੀ ਪ੍ਰਕਾਸ਼ ਕਰਨੋਂ ਨਹੀਂ ਹਟ ਜਾਂਦੀ, ਧਰਮਰਾਜ ਕੋਈ ਬੇਈਮਾਨ ਨਹੀਂ ਬਣ ਜਾਂਦਾ, ਹਵਾ ਖੜ ਨਹੀਂ ਜਾਂਦੀ। ਇਹ ਸਭ ਉਹਦੇ ਡਰ ਕਰਕੇ ਆਪੋ ਆਪਣੇ ਸੁਭਾਵਾਂ ਵਿੱਚ ਸਥਿਤ ਹੈ, ਆਪੋ ਆਪਣੀ ਕਿਰਿਆ ਕਰਦੇ ਹੈ। ਇਹਦੇ ਭੈ ਵਿੱਚ ਇਹ ਸਾਰੇ ਡਰ ਪਾ ਕੇ ਇਹ ਕੁਝ ਕਰਦੇ ਹੈ। ਕਵੀ ਜੀ ਕਹਿੰਦੇ ਹੈ ਅਸ ਬ੍ਰਹਮ ਹਿਰਦ ਵਿਦਤਾ, ਐਸਾ ਜਿਹੜਾ ਬ੍ਰਹਮ ਹੈ ਵਿਆਪਕ ਸ੍ਰੀ ਵਾਹਿਗੁਰੂ ਮੇਰੇ ਹਿਰਦੇ ਵਿੱਚ ਪ੍ਰਗਟ ਹੋਵੇ, ਫਿਰ ਮੈਂ ਵੀ ਆਪਣੇ ਸੁਭਾਅ ਵਿੱਚ ਇਸ ਤਰ੍ਹਾਂ ਜਦੋਂ ਗੁਰੂ ਕਾ ਜਸ ਲਿਖਣ ਲੱਗ ਜਾਵਾਂ ਬਸ ਲਿਖੀ ਤੁਰਿਆ ਜਾਵਾਂ, ਆਪਣੇ ਸੁਭਾਅ ਵਿੱਚ ਇਸ ਟਿਕਿਆ ਹੋਇਆ। ਇਹ ਨਾ ਵੀ ਵਿਚਾਰ ਟੋਵਾਂ ਵੀ ਬਥੇਰਾ ਲਿਖ ਲੈ ਛੱਡੋ, ਕਿਹੜਾ ਇਹ ਨਹੀਂ ਮੁੱਕਦਾ ਹੈ ਹੁਣ, ਕਿੱਥੇ ਇਹ ਛੱਡ ਵੱਧਾ ਚੱਟੀ ਪਰ ਵਾਲੀ ਗੱਲ ਨਾ ਹੋ ਜਾਏ। ਇਸ ਤਰ੍ਹਾਂ ਐਸਾ ਬ੍ਰਹਮ ਮੇਰੇ ਹਿਰਦੇ ਵਿੱਚ ਹੋ ਜਾਏ, ਮੈਂ ਵੀ ਉਹਦੇ ਭੈ ਵਿੱਚ ਗੁਰੂ ਕਾ ਇਤਿਹਾਸ ਲਿਖੀ ਜਾਵਾਂ। ਦੋਹਰਾ ਮਰਮ ਨਾ ਜਾਣਿਓ ਜਾਏ ਜਿਸ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਪੂਰੇ ਸਤਿਗੁਰੂ ਤੋਂ ਬਗੈਰ ਮਰਮ ਕੀ ਇਹ ਭੇਤ ਨਹੀਂ ਜਾਣਿਆ ਜਾਂਦਾ ਹੈ ਵੀ ਵਾਹਿਗੁਰੂ ਕੈਸਾ ਹੈ। ਪੂਰੇ ਸਤਿਗੁਰੂ ਤੋਂ ਪਹਿਲਾਂ ਉਹ ਭੇਦ ਦੱਸਦੇ ਵੀ ਵਾਹਿਗੁਰੂ ਇਹੋ ਜਿਹਾ ਹੈ, ਫਿਰ ਉਹ ਜਾਣਦੇ ਵੀ ਪੂਰੇ ਸਤਿਗੁਰੂ ਹੈ। ਜਦੋਂ ਭੇਦ ਦੀ ਨਿਗਾਹ ਕਰਦੇ ਬ੍ਰਹਮ ਜਾਣਿਆ ਜਾਂਦਾ, ਉਹਦਾ ਭੇਤ ਜਾਣਿਆ ਜਾਂਦਾ ਹੈ। ਨਹੀਂ ਤਾਂ ਅਸੀਂ ਭੁਲੇਖੇ ਵੀ ਸ਼ਾਇਦ ਵੀ ਜੰਗਲਾਂ ਵਿੱਚ ਵਾਹਿਗੁਰੂ ਹੈ, ਨਦੀਆਂ ਦੇ ਕਿਨਾਰਿਆਂ 'ਤੇ ਵਾਹਿਗੁਰੂ ਹੈ, ਤੀਰਥਾਂ 'ਤੇ ਹੈ ਸ਼ਾਇਦ, ਪਹਾੜਾਂ ਦੀ ਗੁਫਾ ਵਿੱਚ ਕਿਤੇ ਉਹ ਬੈਠਾ ਹੋਣਾ, ਫਿਰ ਤੁਰੀ ਜਾਂਦੇ। ਪਰ ਗੁਰੂ ਜਿਹੜੇ ਉਹ ਜਨਾ ਦਿੰਦੇ ਆ ਵੀ ਬਾਹਰ ਪਿੱਤਰ ਏਕੋ ਜਾਨੋ, ਕਾਹੇਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੋਪ ਤੋ ਹੀ ਸੰਗ ਸਮਾਈ, ਉਹ ਮਤ ਜਾਂ ਵਾਸ ਵਸਤ ਹੈ ਮੁਕਰ ਮਾਹੇ, ਜੈਸੇ ਸ਼ਾਹੀ ਤੈਸੇ ਹੀ ਹਰ ਬਸੇ ਨਿਰੰਤਰ, ਕਠੀ ਪੁੱਤਰ ਕਠੀ ਖੋਜੋ ਪਾਈ, ਜਾਂ ਸਗਲ ਬਨਸਪਤ ਮੈਂ ਬਹਿਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੂਚ ਮੈਂ ਜੋਰ ਸਮਾਨੀ, ਘੱਟ ਘੱਟ ਮਾਧੋ ਜੀ ਆ। ਇਹ ਗੁਰੂ ਤੋਂ ਬਗੈਰ ਨਹੀਂ ਹੈ, ਸਭ ਭੇਦ ਜਾਣਿਆ ਜਾਂਦਾ ਹੈ। ਗੁਰੂ ਤਾਂ ਜਣਾ ਦਿੰਦੇ ਆ ਭੇਦ ਵੀ, ਵਾਹਿਗੁਰੂ ਤਾਂ ਸਰਵ ਵਿਆਪੀ ਹੈ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਹੈ। ਉਹ ਗੁਰੂ ਤੋਂ ਬਗੈਰ ਉਹਦਾ ਭੇਤ ਨਹੀਂ ਜਾਣਿਆ ਜਾਂਦਾ, ਮਿਲ ਜਾਂਦਾ ਗੁਰੂ ਦੁਆਰਾ, ਫਿਰ ਸਭ ਤਰ੍ਹਾਂ ਦਾ ਭਰਮ ਮਿਟ ਜਾਂਦਾ ਹੈ, ਪੰਜ ਪ੍ਰਕਾਰ ਦਾ ਜਿਹੜਾ ਭਰਮ ਭੁਲੇਖਾ ਖਤਮ ਹੋ ਜਾਂਦਾ ਹੈ। ਜਿਵੇਂ ਆ ਭਰਮ ਕਈ ਵਾਰੀ ਸਾਡੇ ਹੱਥ ਵਿੱਚ ਹੀ ਕੜਾ ਜਿਹਾ ਪਾਇਆ ਹੁੰਦਾ ਹੈ, ਅਤੇ ਉਹ ਕਿਤੇ ਤਾਂ ਨੂੰ ਚੜ੍ਹਦੇ ਨਾ ਬਾਂਹ ਦੇ ਉੱਪਰ ਜੇ, ਫਿਰ ਵੀ ਸਾਨੂੰ ਭਰਮ ਪੈ ਜਾਂਦਾ ਹੈ ਵੀ ਸ਼ਾਇਦ ਕੋਈ ਲੈ ਗਿਆ, ਵੀ ਚੋਰੀ ਕਰਕੇ ਕੋਈ ਲਾਹ ਕੇ ਲੈ ਗਿਆ, ਅਤੇ ਅਸੀਂ ਫਿਰ ਰੌਲਾ ਪਾਉਂਦੇ ਹਾਂ ਸਾਡਾ ਕੋਈ ਸੋਨੇ ਦਾ ਕੜਾ ਲੈ ਗਿਆ, ਸੋਨੇ ਦਾ ਕੜਾ ਲੈ ਗਿਆ। ਇਸ ਤਰ੍ਹਾਂ ਜਾਨੀ ਚੀਜ਼ ਕੋਲ ਹੋਵੇ ਜੋ ਇੱਧਰ ਮਾੜਾ ਮੋਟਾ ਨਾ ਹੋ ਜਾਵੇ, ਅਤੇ ਸਾਨੂੰ ਭਰਮ ਪੈ ਜਾਂਦਾ ਵੀ ਸ਼ਾਇਦ ਕੋਈ ਲੈ ਗਿਆ। ਫਿਰ ਜਿਹੜੇ ਸਿਆਣੇ ਆ ਉਹ ਕਹਿੰਦੇ ਵੀ ਐ ਤਾਂ ਵੀ ਕੋਈ ਲੈ ਨਹੀਂ ਸਕਦਾ ਹੈ, ਤੂੰ ਬੜਾ ਮੋਟਾ ਦੇਖ ਰੇਖ ਕਰ, ਤੂੰ ਵੱਧ ਬਾਂਹ ਦੇ ਉੱਪਰ ਨੂੰ ਤਾਂ ਦੇਖ, ਕਿਤੇ ਬਾਂਹ ਨਾਲ ਤਾਂ ਨਾਲ ਚੜ ਗਿਆ ਹੋਵੇ, ਨਵਾਂ ਪਾਇਆ ਸੀ ਖੁੱਲਾ ਸੀ ਜਦੋਂ ਤਾਂ ਮਾਰਦਾ ਗਿਰ, ਹਾਂ ਇਹ ਵੀ ਕਿਤੇ ਮੈਂ ਬਾਂਹ ਤਾਂ ਨੂੰ ਕੀਤੀ ਸੀ, ਕੜਾ ਤਾਂ ਚੜ ਗਿਆ, ਫਿਰ ਮੈਨੂੰ ਤਾਂ ਭੁਲੇਖਾ ਪੈ ਗਿਆ, ਭਰਮ ਪੈ ਗਿਆ, ਮੇਰੇ ਤਾਂ ਕੋਲ ਬਾਂਹ 'ਚ ਹੀ ਪਾਇਆ ਹੋਇਆ। ਇਸ ਤਰ੍ਹਾਂ ਕਈ ਵਾਰੀ ਕੋਲ ਰੱਬ ਦੇ ਹੁੰਦਿਆਂ ਹੋਇਆਂ ਵੀ ਭੁਲੇਖਾ ਪੈਂਦਾ ਵੀ ਸ਼ਾਇਦ ਹੈ ਨਹੀਂ, ਅਤੇ ਅਸੀਂ ਇੱਧਰ ਉੱਧਰ ਭੱਜੇ ਫਿਰਦੇ ਦੌੜੇ ਫਿਰਦੇ ਹਾਂ। ਜਦੋਂ ਗੁਰੂ ਜਨਾਦ ਦੇਵੀ ਤੇ ਤਾਂ ਹਿਰਦੇ ਵਿੱਚ ਹੀ ਬੈਠਾ ਚੌਕੜਾ ਮਾਰੀ, ਤੂੰ ਕਿੱਧਰ ਫਿਰੀ ਜਾਂਦਾ ਹੈ, ਫਿਰ ਜਾਣ ਲੈਂਦਾ। ਉਹ ਜਦੋਂ ਮਿਲ ਜਾਂਦਾ ਤੇ ਭਰਮ ਮਿਟ ਜਾਂਦਾ ਹੈ, ਕਰਮ ਧਰਮ ਹਰ ਭਗਤ ਫਲ। ਜਿਹੜਾ ਨਿਸ਼ਕਾਮ ਕਰਮ ਹੈ ਹੋਰ ਜਿਹੜਾ ਕੋਈ ਧਰਮ ਜਗ ਪੁੰਨ ਕਰਨਾ ਹੈ ਤੇ ਭਗਤੀ ਕਰਨੀ, ਉਹਦਾ ਫਲ ਇਹੀ ਹੋਈ ਹੈ। ਆਸ ਅਭੇਦ ਕੋ ਪਾਏ, ਸਭ ਦਾ ਭੇਦ ਤੋਂ ਰਹਿ ਲੈ, ਜੋ ਸਾਰਿਆਂ ਵਿੱਚ ਅਭੇਦ ਹੋਇਆ ਇੱਕ ਮਿਕ ਹੋਇਆ ਹੈ ਉਹਨੂੰ ਪਾ ਲਈ ਜਾ ਹੈ। ਵੈਸਾ ਜਿਹੜਾ ਜਿਹੜਾ ਸਾਰਿਆਂ ਵਿੱਚ ਅਭੇਦ ਹੋਇਆ ਕਿਵੇਂ ਹੋਇਆ ਮਿਲਿਆ ਜੁਲਿਆ ਹੈ, ਉਹ ਮੇਰੇ ਅੰਦਰ ਵੀ ਭਗਤੀ ਦੁਆਰਾ, ਨਿਸ਼ਕਾਮ ਕਰਨ ਦੁਆਰਾ, ਧਰਮ ਰੂਪ ਕਰਮਾਂ ਦੁਆਰਾ ਪ੍ਰਗਟ ਹੋਵੇ। ਦੋਹਰਾ ਭਾਨ ਹੋਤ ਜਗ ਜਾਸ ਤੇ। ਹਾਂ, ਜਿਸ ਵਾਹਿਗੁਰੂ ਅਕਾਲ ਪੁਰਖ ਕਰਕੇ ਕਹਿੰਦੇ ਆ ਜਿਹੜਾ ਸੰਸਾਰ ਹੈ ਉਹ ਭਾਨ ਹੋਤ ਕੀ ਇਹ ਪ੍ਰਤੀਤ ਹੁੰਦਾ ਹੈ, ਸੰਸਾਰ ਦਿਸ ਰਿਹਾ ਹੈ ਹਰਾ ਭਰਾ, ਰਜੂ ਭੁਜੰਗ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਦੀ ਸੱਤਾ ਕਰਕੇ ਰਜੂ ਭੁਜੰਗ ਸਮਾਨ, ਜਿਵੇਂ ਰੱਸੀ ਦੇ ਵਿੱਚ ਕਹਿੰਦੇ ਭੁਜੰਗ ਸੱਪ ਪ੍ਰਤੀਤ ਹੁੰਦਾ ਹੈ, ਰੱਸੀ ਤੇ ਭੁਜੰਗ ਦੇ ਮੱਸੀ ਤੇ ਕਹਿੰਦੇ ਸੱਪ ਦੇ ਸਮਾਨ, ਜਿਸ ਦੇ ਕਰਕੇ ਕਹਿੰਦੇ ਸੰਸਾਰ ਪ੍ਰਤੀਤ ਹੁੰਦਾ ਹੈ, ਸੰਸਾਰ ਦਿਸ ਰਿਹਾ। ਉਹ ਸੰਸਾਰ ਨਾਮ ਦੀ ਵਸਤੂ ਤਾਂ ਕੋਈ ਹੈ ਨਹੀਂ ਹੈ, ਕਿਹਨੂੰ ਕਹਾਂਗੇ ਵੀ ਆਹ ਸੰਸਾਰ ਹੈ, ਕੋਈ ਹਾਥੀ ਨਹੀਂ, ਕੋਈ ਘੋੜਾ ਨਹੀਂ, ਕੋਈ ਕੁੱਤਾ ਬਿੱਲਾ ਤਾਂ ਨਹੀਂ ਸੰਸਾਰ। ਆ ਰਚਨਾ ਨੂੰ ਦੇਖ ਕੇ ਅਸੀਂ ਇਕੱਠੇ ਦਾ ਨਾਂ ਕਹਿੰਦੇ ਇਹ ਸੰਸਾਰ ਵੀ ਬੜਾ ਹੈ, ਦੁੱਖ ਰੂਪ ਹੈ ਸੰਸਾਰ ਬੜਾ, ਵੀ ਇਹ ਧੰਗ ਕਰਦਾ ਸੰਸਾਰ, ਅਸੀਂ ਬਹੁਤ ਔਖੇ ਹਾਂ। ਬਈ ਜੇ ਪੁੱਛੇ ਵੀ ਸੰਸਾਰ ਦਿਖਾਤਾ ਸੀ ਕੀ, ਉਹ ਹੀ ਹੈ ਜਿਹੜਾ ਦਿਸ ਰਿਹਾ ਆਸੇ ਪਾਸੇ, ਹੋਰ ਨਹੀਂ ਹੈ, ਕਹਿਣ ਕੌਣ ਵਿੱਚ ਹੈ, ਮੂੰਹ ਫੜ ਕੇ ਨਹੀਂ ਦਿਖਾਉਣ ਵਾਲਾ ਹੈ। ਇਸ ਤਰ੍ਹਾਂ ਜਿਵੇਂ ਰੱਸੀ ਚੋਂ ਸੱਪ ਪ੍ਰਤੀਤ ਹੋਈ ਜਾਂਦਾ, ਸੱਸੀ ਸੱਪ ਤਾਂ ਨਹੀਂ ਹੁੰਦਾ, ਵਿੰਗੀ ਢੇਡੀ ਜੀ ਪਈ ਹਨੇਰਾ ਕਰਕੇ ਉਹਦੇ ਭੁਲੇਖਾ ਪਈ ਜਾਂਦਾ, ਇਸੇ ਤਰ੍ਹਾਂ ਸਾਨੂੰ ਭੁਲੇਖਾ ਪਈ ਜਾਂਦਾ। ਸੰਸਾਰ ਹੈ ਬ੍ਰਹਮ ਹੈ ਸਾਚੇ ਕਵਨ, ਬ੍ਰਹਮ ਦੀਸਾ ਬ੍ਰਹਮ ਸੁਣੀਏ, ਆਤਮ ਵਸਾਰਾ ਕਰਨ ਹਾਰਾ ਬ੍ਰਹਮ ਬਿਨਾ ਨਹੀਂ ਜਾਣੀਏ। ਜਿਹੜੇ ਬ੍ਰਹਮ ਗਿਆਨੀ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਜਿਵੇਂ ਸੁਨਿਆਰੀ ਦੀ ਦ੍ਰਿਸ਼ਟੀ ਸੋਨੇ ਵਿੱਚ ਹੁੰਦੀ ਹੈ, ਉਹ ਕੁੰਡਲ ਨਹੀਂ ਦੇਖਦਾ ਹੈ, ਕੜਾ ਨਹੀਂ ਦੇਖਦਾ, ਤੁੰਗਲ ਨਹੀਂ ਦੇਖਦਾ, ਛਾਪ ਨਹੀਂ ਦੇਖਦਾ, ਛੱਲਾ ਨਹੀਂ ਦੇਖਦਾ ਹੈ, ਸਾਨੂੰ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਹੈ। ਉਹਨੇ ਤਾਂ ਸੋਨਾ ਵੇਖਣਾ ਵੀ ਕਿੰਨਾ ਇਹਦੇ ਵਿੱਚ, ਉਹਦਾ ਹੀ ਮੁੱਲ ਪਾਉਣਾ ਹੈ। ਦੂਜਿਆਂ ਨੂੰ ਵੱਖਰਾ ਵੱਖਰਾ ਪ੍ਰਤੀਤ ਹੋਊਗਾ, ਵੱਡਾ ਛੋਟਾ ਵੀ ਦਿਸੂਗਾ। ਜਿਵੇਂ ਕੋਈ ਬ੍ਰਾਹਮਣ ਨੂੰ ਮਾਇਆ ਦੀ ਲੋੜ ਪੈ ਗਈ, ਇਹਨੇ ਆਖਿਆ ਚਲੋ ਵੀ ਆਪਾਂ ਭਗਵਾਨ ਦੀ ਗਣੇਸ਼ ਦੀ ਮੂਰਤੀ ਅਤੇ ਜਿਹਦੇ 'ਤੇ ਗਣੇਸ਼ ਜੀ ਸਵਾਰੀ ਕਰਦੇ ਮੂਸਾ, ਉਹਦੇ ਗਹਿਣੇ ਰੱਖ ਦਿੰਦੇ ਹਾਂ ਕੋਈ ਬਾਜ਼ਾਰ ਵਾਸਤੇ। ਸੁਨਿਆਰੇ ਕੋਲ ਲੈ ਗਿਆ, ਕਹਿਣ ਲੱਗਿਆ ਵੀ ਇਹ ਗਹਿਣੇ ਰੱਖ ਲਾ, ਪਹਿਲਾਂ ਇਹਦਾ ਮੁੱਲ ਪਾ ਲਾ ਵੀ ਕਿੰਨੇ ਕਦੇ ਹੈ। ਉਹਨੇ ਜਿਹੜਾ ਗਣੇਸ਼ ਸੀ ਉਹਦਾ 50 ਰੁਪਈਏ ਮੁੱਲ ਪਾ ਤਾ, ਅਤੇ ਜਿਹੜਾ ਗਣੇਸ਼ ਸੀ ਉਹਦਾ 100 ਰੁਪਈਆ ਮੁੱਲ ਪਾਇਆ। ਉਹ ਕਹਿੰਦਾ ਵੀ ਭਰਾਵਾ ਇਉਂ ਨਾ ਕਰ, ਆਹ ਜਿਹੜਾ ਗਣੇਸ਼ ਹੈ ਨਾ ਇਹਦਾ ਮੁੱਲ ਜ਼ਿਆਦਾ ਪਾ, ਕਿਉਂਕਿ ਗਣੇਸ਼ ਤਾਂ ਭਗਵਾਨ ਜੀ ਹੈ, ਗਣਾਂ ਦੇ ਪਤੀ ਹੈ, ਇਹ ਤਾਂ ਜਿਹੜਾ ਚੂਹਾ ਇਹਦੀ ਸਵਾਰੀ ਹੈ, ਇਹ ਘੱਟ ਮੁੱਲ ਵਾਲਾ ਹੋ ਸਕਦਾ। ਉਹ ਕਹਿੰਦੇ ਤੇਰੀ ਨਿਗਾਹ ਵਿੱਚ ਹੈ ਵੱਖਰਾਪੁਣਾ, ਮੇਰੀ ਨਿਗਾਹ ਤਾਂ ਸੋਨੇ ਵਿੱਚ ਹੈ, ਸੋਨਾ ਇਹਨੂੰ ਜ਼ਿਆਦਾ ਲੱਗਿਆ ਇਸ ਕਰਕੇ ਇਸ ਵੱਧ ਹੈ, ਇਹਦੇ ਵਿੱਚ ਸੋਨਾ ਘੱਟ ਹੈ, ਤੇਰੇ ਗਣੇਸ਼ ਗੁਰੂ ਵੀ ਇਸ ਕਰਕੇ ਇਹਦਾ ਮੁੱਲ ਘੱਟ ਹੈ। ਇਸ ਤਰ੍ਹਾਂ ਜਿਵੇਂ ਰੱਸੀ ਵਿੱਚ ਕਹਿੰਦੇ ਸਭ ਪ੍ਰਤੀਤ ਹੋਈ ਜਾਂਦਾ, ਉਵੇਂ ਕਹਿੰਦੇ ਪਰਮੇਸ਼ਰ ਦੀ ਸੱਤਾ ਕਰਕੇ ਸੰਸਾਰ ਦਿਸੀ ਜਾਂਦਾ ਹੈ। ਮਾਨ ਹਾਨ ਕਰ ਜਾਣ ਤੇ ਇਸ ਕਰਕੇ ਹੇ ਭਾਈ ਆਪਣੇ ਅੰਦਰੋਂ ਜਿਹੜਾ ਮਾਨ ਹੰਕਾਰ ਉਹਨੂੰ ਨਾਸ ਕਰ ਦੇ। ਤਮ ਅਨਾਦ ਬਹੁ ਭਾਨ, ਜਿਹੜਾ ਅਨਾਦੀ ਕਾਲ ਦਾ ਯਾਨੀ ਆਤੋਂ ਰਹਿਤ ਅਨਾਦੀ ਹੈ, ਉਹ ਕੌਣ ਹੈ? ਅਗਿਆਨ ਹੈ। ਜਿਹੜਾ ਅਨਾਦੀ ਕਾਲ ਦਾ ਅਗਿਆਨ ਦਾ ਹਨੇਰਾ ਹੈ ਉਹਨੂੰ ਭੰਨ ਦੇ ਤੇ ਭੰਨ ਕੇ ਤੂੰ ਜਾਣ ਲੈ ਗਿਆਨ ਦੁਆਰਾ, ਨਹੀਂ ਤਾਂ ਇਹ ਜਿਵੇਂ ਸੰਸਾਰ ਤੈਨੂੰ ਜਿਵੇਂ ਰੱਸੀ ਵਿੱਚ ਸਭ ਪ੍ਰਤੀਤ ਹੋਈ ਜਾਂਦਾ ਹੈ, ਉਹ ਦੁਖੀ ਦੁੱਖ ਸੁੱਖ ਦਾ ਦੇਣ ਵਾਲਾ ਇਹਦੇ ਦਿਸੀ ਜਾਏਗਾ ਸੰਸਾਰ। ਮਾਨ ਹੰਕਾਰ ਨੂੰ ਨਾਸ ਕਰਕੇ ਤੇ ਜਿਹੜਾ ਅਨਾਦੀ ਅਗਿਆਨ ਦਾ ਤਾਂ ਹਨੇਰਾ ਉਹਨੂੰ ਕਹਿੰਦੇ ਭੰਨ ਕੇ ਤੋੜ ਕੇ ਜਾਣ ਲੈ ਉਸਨੂੰ। ਦੋਹਰਾ ਸਤ ਚੇਤਨ ਆਨੰਦ ਯੁਤ, ਜਿਹੜਾ ਵਾਹਿਗੁਰੂ ਹੈ ਉਸ ਸੰਸਾਰ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਹੈ ਸਤ ਜੋ ਸਦਾ ਰਹੇ ਜੋ ਹੈ ਹੋਵੇ ਤਿੰਨ ਵਰਤਿੰਨੇ ਸਮਿਆਂ ਵਿੱਚ ਕਾਇਮ ਹੋਵੇ ਉਹਨੂੰ ਕਹਿੰਦੇ ਆ ਤ੍ਰੈਕਾਲ ਅਵਾਦਤੋਂ ਸਤਤੋਂ, ਜਿੰਨਾ ਜਿਹਦਾ ਤਿੰਨਾਂ ਸਮਿਆਂ ਵਿੱਚ ਬਾਅਦ ਨਾ ਹੋਵੇ ਨਾਸ ਨਾ ਹੋਵੇ ਉਸ ਕੇ ਕਹੀਏ ਹੈ ਸਤ ਜੋ ਸਦਾ ਕਹਿੰਦੇ ਤਿੰਨਾਂ ਸਮਿਆਂ ਵਿੱਚ ਰਹਿਣ ਵਾਲਾ ਹੈ, ਫਿਰ ਚੇਤਨ ਵੀ ਹੈ ਹਰਕਤ ਕਰਾਉਣ ਵਾਲਾ ਕਿਰਿਆ ਕਰਾਉਣ ਵਾਲਾ ਹੈ ਤੇ ਆਨੰਦੇ ਸਹਿਤ ਹੈ। ਨਾਮ ਰੂਪ ਜਗ ਪੰਚ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਨਾਮ ਹੈ ਤੇ ਰੂਪ ਹੈ, ਇਹ ਪੰਜ ਹੈ, ਸਤ ਹੈ ਚੇਤਨ ਹੈ ਆਨੰਦ ਨਾਮ ਹੈ ਰੂਪ ਹੈ, ਇਹ ਕਹਿੰਦੇ ਸੰਸਾਰ ਦੇ ਵਿੱਚ ਪੰਜ ਹੈ। ਜਿਹੜਾ ਸਤਚਿਤ ਆਨੰਦ ਹੈ ਇਹ ਤਾਂ ਬ੍ਰਹਮ ਹੈ ਤੇ ਜਿਹੜਾ ਨਾਮ ਤੇ ਰੂਪ ਹੈ ਇਹ ਆਸਰੇ ਸਰੀਰ ਹੈ ਉਹਨਾਂ ਦਾ ਹੈ, ਜਿੱਥੇ ਸਥੂਲ ਸਰੀਰ ਉੱਥੇ ਕੋਈ ਨਾਮ ਹੈਗਾ ਹੈ, ਜਿੱਥੇ ਕੋਈ ਸਰੀਰ ਹੈ ਉੱਥੇ ਰੂਪ ਵੀ ਹੈ, ਕੋਈ ਨਾ ਕੋਈ ਆਕਾਰ ਹੈ, ਕਿਸੇ ਦਾ ਛੋਟਾ ਹੈ ਕਿਸੇ ਦਾ ਆਕਾਰ ਵੱਡਾ ਹੈ ਕਿਸੇ ਦਾ ਦਰਮਿਆਨ ਚਾ ਹੈ। ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਪੰਜ ਹੈ, ਜਾਂ ਉਹ ਰੂਪ ਹੈ ਆਕਾਰ ਹੈ ਜਾਂ ਨਾਮ ਹੈ।